ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜਿੱਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਫਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਚਰਨ ਸ਼ਰਨ ਪਰ ਜਨਮ ਮਰਨ ਹਰ ਪੀਰ ਜਿਉਂ ਪਾਰਸ ਰੰਕਹ ਮਿਲੈ ਦਾਰਿਦ ਰਹਿ ਨ ਤੀਰ ਸ੍ਰੀ ਗੁਰ ਚਰਨ ਸ਼ਰਨ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਆਪ ਸਰਵਣ ਕਰਕੇ ਆਨੰਦ ਮਾਣ ਰਹੇ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ ਜੋ ਕਾਫੀ ਸਮੇਂ ਤੋਂ ਮੁੱਢ ਤੋਂ ਪ੍ਰਾਰੰਭ ਹੋਇਆ ਹੋਇਆ ਹੈ ਇਸ ਨੂੰ ਲੜੀਵਾਰ ਰੂਪ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦੀਆਂ ਹਨ ਕੀਰਤਨ ਤੋਂ ਬਾਅਦ ਆਪਾਂ ਸਰਵਣ ਕਰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੱਤਾਤਰੇ ਨੂੰ ਮਿਲੇ ਕਾਕ ਸੁੰਡਨੇ ਨਾਲ ਬਚਨ ਵਿਲਾਸ ਹੋਏ ਉਹ ਸਾਰੇ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਬੜੇ ਵਿਸਾਰ ਨਾਲ ਸਰਵਣ ਕੀਤੇ ਹੈ ਮਹਾਰਾਜ ਦੇ ਦਰਸ਼ਨ ਪਰਸ਼ਨ ਕਰਕੇ ਇਹ ਕਾਕ ਸੁੰਡ ਸਾਧੂ ਵੀ ਇਹਦੇ ਨਾਲ ਦੇ ਸਾਥੀ ਵਿਹੰਗਮ ਸਾਧੂ ਵੀ ਨਿਹਾਲ ਖੁਸ਼ ਹੋਏ ਹੈ ਇਸੇ ਤਰ੍ਹਾਂ ਜਿਸਨੇ ਪਰਮੇਸ਼ੁਰ ਵਾਹਿਗੁਰੂ ਦੀ ਪ੍ਰਾਪਤੀ ਕਰਨ ਲਈ ਇਸ ਧਰਤੀ 'ਤੇ 24 ਗੁਰੂ ਧਾਰੇ ਉਹਨਾਂ ਤੋਂ ਸਿੱਖਿਆ ਲਈ ਭਾਵੇਂ ਉਹਨਾਂ ਦਾ ਜਿਹੜਾ ਧਿਆਨ ਸੀ ਕੋਈ ਬਹੁਤ ਚੰਗਾ ਸੀ ਨਹੀਂ ਸੀ ਪਰ ਇਹ ਜਿਹੜਾ ਧਿਆਨ ਹੈ ਭਾਵੇਂ ਕਿਸੇ ਜੀਵ ਦੀ ਹੱਤਿਆ ਲਈ ਸੀ ਔਰ ਉਹਨਾਂ ਨੇ ਉਹ ਤੋਂ ਗੁੜ ਲੈ ਲਿਆ ਹੈ ਜੇ ਧਿਆਨ ਲਾਉਣਾ ਤਾਂ ਐਸਾ ਹੀ ਲਾਉਣਾ ਚਾਹੀਏ ਜਿਵੇਂ ਨਦੀ ਦੇ ਕਿਨਾਰੇ ਉਹ ਬਗਲੇ ਨੂੰ ਇੱਕ ਪਾਰ ਉਹ ਅੰਗੂਠੇ ਦੇ ਇੱਕ ਪੈਰ ਦੇ ਪਾਰ ਖੜੋਤਿਆਂ ਅੱਖਾਂ ਵੇਚ ਕੇ ਦੇਖਿਆ ਹੈ। ਉਹ ਤੋਂ ਵੀ ਸਿੱਖਿਆ ਲੈ ਲਈ ਜੇ ਇਹ ਆਪਣੇ ਆਹਾਰ ਲਈ ਆਪਣੀ ਤ੍ਰਿਪਤੀ ਲਈ ਹੈ ਇੱਕ ਤਾਰ ਸਮਾਧੀ ਲਾਈ ਵਿੱਚ ਅੱਖਾਂ ਵਿੱਚ ਹੀ ਬੈਠਾ ਧਿਆਨ ਕਰੀ ਬੈਠਾ ਇਸ ਤਰ੍ਹਾਂ ਹੀ ਪਰਮੇਸ਼ੁਰ ਵੀ ਧਿਆਨ ਲਾਉਣਾ ਚਾਹੀਏ ਜੇ ਇਹਨੂੰ ਇਸ ਤਰ੍ਹਾਂ ਇਹ ਆਪਣਾ ਭੋਜਨ ਮਿਲ ਸਕਦਾ ਜੀ ਤ੍ਰਿਪਤੀ ਹੋ ਸਕਦੀ ਫਿਰ ਵਾਹਿਗੁਰੂ ਨੂੰ ਪ੍ਰਾਪਤ ਕਰਕੇ ਕਿਉਂ ਨਹੀਂ ਤ੍ਰਿਪਤੀ ਹੋਏਗੀ ਆਨੰਦ ਹੋਏਗਾ। ਇਸ ਕਰਕੇ ਜੇ ਕੋਈ ਜਿਮੀਦਾਰ ਹਲਵਾ ਦਾ ਦੇਖਿਆ ਹੈ ਨਾਲੇ ਹਲਵਾ ਹੀ ਜਾਂਦਾ ਨਾਲੇ ਉੱਚੀ ਉੱਚੀ ਕਲੀਆਂ ਗਾਈ ਜਾਂਦਾ ਤੇ ਮਸਤ ਹੈ ਕੋਲ ਦੀ ਨਿਕਲ ਕੇ ਦੱਤਾਤਰੇ ਜੀ ਫਿਰ ਵਾਪਸ ਪਰਤੇ ਪੁੱਛਿਆ ਵੀ ਇੱਥੋਂ ਦੀ ਕੋਈ ਜਮਾਤ ਤਾਂ ਨਹੀਂ ਗਈ ਕਹਿਣ ਲੱਗਿਆ ਨਹੀਂ ਮਹਾਰਾਜ ਮੈਂ ਤਾਂ ਹਲਵਾ ਅਤੇ ਕਲੀਆਂ ਗਾਉਣ ਵਿੱਚ ਮਸਤ ਸੀ ਮੈਨੂੰ ਨਹੀਂ ਪਤਾ ਵੀ ਕੌਣ ਇੱਥੋਂ ਦੀ ਗਿਆ ਲੰਘਿਆ। ਹੋਰ ਤੋਂ ਸਿੱਖਿਆ ਲੈ ਲਈ ਵੀ ਠੀਕ ਹੈ ਨਾਲੇ ਅੱਛੀ ਕਿਰਤ ਵੀ ਕਰਨੀ ਚਾਹੀਦੀ ਹੈ ਅਤੇ ਪਰਮੇਸ਼ੁਰ ਦਾ ਜਸ ਵੀ ਗਾਉਣਾ ਚਾਹੀਦਾ ਜਿਵੇਂ ਇਹ ਕਲੀਆਂ ਗਾਉਣ ਵਿੱਚ ਮਸਤ ਸੀ ਆਪਣੀ ਕਿਰਿਆ ਵਿੱਚ ਵੀ ਮਸਤ ਸੀ ਨਾਲੇ ਕੰਮ ਕਰੀ ਜਾਂਦਾ ਨਾਲੇ ਗਾਈ ਜਾਂਦਾ ਸੀ। ਇਸ ਤਰ੍ਹਾਂ ਜਾਣੀ ਇਹਨੇ ਥਾਂ ਥਾਂ ਤੋਂ ਸਿੱਖਿਆ ਲੈ ਕੇ ਪਰਮੇਸ਼ੁਰ ਦੀ ਪ੍ਰਾਪਤੀ ਕੀਤੀ ਸੀ। ਇਸ ਦੇ ਨਾਲ ਮੇਲ ਮਿਲਾਪ ਹੋਇਆ ਸਤਿਗੁਰੂ ਜੀ ਆਏ ਚੁੱਪ ਚਾਪ ਹੀ ਬੈਠਾ ਸੀ ਬੋਲਦਾ ਚੱਲਦਾ ਨਹੀਂ ਸੀ ਅਤੇ ਲੰਮੀਆਂ ਤਾਣੀਆਂ ਕੀ ਪਿਆ ਸੀ। ਫਿਰ ਭਾਈ ਮਰਦਾਨਾ ਬਾਲਾ ਦੇ ਕਹਿਣ ਕਰਕੇ ਸਤਿਗੁਰੂ ਜੀ ਨੇ ਬੁਲਾਇਆ ਜਿੰਨਾ ਚਿਰ ਅੱਖਾਂ ਹੈ ਉਨ੍ਹਾਂ ਚਿਰ ਦੇਖਣਾ ਚਾਹੀਦਾ ਹੈ ਜਿੰਨਾ ਚਿਰ ਜਵਾਨ ਹੈਗੀ ਉਨ੍ਹਾਂ ਚਿਰ ਬੋਲ ਲੈਣਾ ਚਾਹੀਦਾ ਸਾਰਿਆਂ ਵਿੱਚ ਹੀ ਪਰਮੇਸ਼ੁਰ ਨੂੰ ਤੱਕਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਦੇ ਬਚਨ ਵਿਲਾਸ ਆਪ ਜੀ ਨੇ ਕਹਿ ਕੇ ਇਹਨੂੰ ਬੁਲਾਇਆ ਚਲਾਇਆ ਨੇ ਆਪਣੇ ਖਿਆਲ ਦੱਸੇ ਮਹਾਰਾਜ ਅਤੇ ਭਾਈ ਮਰਦਾਨਾ ਭਾਈ ਬਾਲਾ ਜੀ ਅਤਿਅੰਤ ਪ੍ਰਸੰਨ ਹੋ ਗਏ। ਇਸ ਤਰ੍ਹਾਂ ਜਿਵੇਂ ਦੱਤਾਤਰੇ ਨੂੰ ਦਰਸ਼ਨ ਦੇ ਕੇ ਉਹਦੇ ਬਚਨ ਸੁਣ ਕੇ ਆਪਣੇ ਗੁਰਮਤਿ ਦੇ ਬਚਨ ਸੁਣਾ ਕੇ ਇਸ ਤੋਂ ਅੱਗੇ ਜਿੱਥੇ ਪ੍ਰਹਿਲਾਦ ਭਗਤਪੁਰੀ ਹੈ ਇੱਧਰ ਗਏ ਆਪ ਜੀ। ਉਹ ਪ੍ਰਹਿਲਾਦ ਭਗਤ ਦਾ ਅੱਜ ਪ੍ਰਸੰਗ ਸ਼ੁਰੂ ਹੋ ਰਿਹਾ। ਉਹ ਜਿਵੇਂ ਵੀ ਕਵੀ ਜੀ ਉੱਤਮ ਬਖਤੇ ਦੁਆਰਾ ਆਪਣੇ ਮਨ ਨੂੰ ਹੀ ਉਪਦੇਸ਼ ਦੇ ਰਹੇ ਵੀ ਤੋਂ ਵੀ ਮਹਾਰਾਜ ਦੇ ਚਰਨਾਂ ਵਿੱਚ ਜੁੜ ਜਾ ਸ਼ਰਨ ਪੈ ਜਾ ਮਨਾ ਦੁਨੀਆਂ ਵੀ ਆਪਣੀਆਂ ਜਿਹੜੀਆਂ ਜਨਮਾਂ ਜਨਮਾਂ ਦੀਆਂ ਪੀੜਾਂ ਨੂੰ ਦੂਰ ਕਰ ਲੈ ਜਾਂ ਕਥਾ ਸੁਣਨ ਵਾਲੇ ਸਰੋਤੇ ਨੂੰ ਕਹਿ ਰਹੇ ਆ ਵੀ ਤੂੰ ਵੀ ਮਹਾਰਾਜ ਦੇ ਐਸੇ ਸਤਿਗੁਰੂ ਦੀ ਜਿਵੇਂ ਇਹ ਸਾਰੇ ਚਰਨ ਸ਼ਰਨ ਪੈ ਗਏ ਇਹ ਕਥਾ ਸੁਣਨ ਵਾਲੇ ਸਰੋਤੇ ਤੂੰ ਵੀ ਗੁਰੂ ਨਾਨਕ ਦੀ ਚਰਨ ਸ਼ਰਨ ਪੈ ਜਾ ਤੂੰ ਵੀ ਆਪਣੇ ਜੰਮਣ ਮਰਨ ਦੀਆਂ ਤਕਲੀਫਾਂ ਨੂੰ ਦੂਰ ਕਰ ਲੈ ਉੱਤਮ ਬਖਤੇ ਦੁਆਰਾ ਜਾਂ ਮੱਧਮ ਬਖਤਾ ਕਿਸੇ ਨੂੰ ਦੂਸਰੇ ਨੂੰ ਸੰਬੋਧਨ ਕਰਕੇ ਜਿਵੇਂ ਉਪਦੇਸ਼ ਦਿੰਦਾ ਹੁੰਦਾ ਹੈ ਉਹ ਦੋਹਾਂ ਰੂਪਾਂ ਵਿੱਚ ਮੰਗਲ ਕਰਕੇ ਅੱਗੇ ਪ੍ਰਸੰਗ ਸ਼ੁਰੂ ਕਰਦੇ ਹੈ। ਆਪਾਂ ਮਨ ਲਾ ਕੇ ਸੁਣੀਏ ਜੀ ਸ੍ਰੀ ਗੁਰ ਚਰਨ ਸ਼ਰਨ ਪਰ ਆਪਣੇ ਮਨ ਨੂੰ ਹੀ ਸੰਬੋਧਨ ਕਰਕੇ ਕਹਿੰਦੇ ਹੇ ਮੇਰੇ ਮਨਾ ਤੂੰ ਵੀ ਜੋ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹਨ ਉਹਨਾਂ ਦੀ ਸ਼ਰਨ ਪੈ ਜਾ। ਜਨਮ ਮਰਨ ਹਰ ਪੀਰ ਇਸ ਤਰ੍ਹਾਂ ਜਿਹੜੀ ਜਨਮ ਮਰਨ ਦੀ ਤੈਨੂੰ ਬੜੀ ਭਾਰੀ ਪੀੜ ਹੁੰਦੀ ਹੈ ਤਕਲੀਫ ਹੁੰਦੀ ਹੈ ਮਹਾਰਾਜ ਦੀ ਚਰਨ ਸ਼ਰਨ ਵਿੱਚ ਪੈ ਕੇ ਜਨਮ ਮਰਨ ਦੀ ਜਿਹੜੀ ਪੀੜਾ ਤਕਲੀਫ ਹੈ ਇਹਨੂੰ ਤੂੰ ਨਾਸ ਕਰਾ ਲੈ। ਮਹਾਰਾਜ ਦੇ ਅੱਗੇ ਬੇਨਤੀ ਕਰਕੇ ਕਿ ਮਹਾਰਾਜ ਸ਼ਰਨਾ ਮੇਰੀ ਪੀੜਾ ਨਾਸ ਕਰ ਦਿਓ ਜੀ। ਜਿਉਂ ਪਾਰਸ ਰੰਗ ਕਹਿ ਮਿਲੈ। ਮਹਾਰਾਜ ਕਵੀ ਕਹਿੰਦੇ ਹੇ ਮਨਾ, ਜਿਸ ਤਰ੍ਹਾਂ ਜਿਹੜਾ ਕੋਈ ਕੰਗਾਲ ਪੁਰਸ਼ ਹੈ, ਬਹੁਤਾ ਗਰੀਬ ਪੁਰਸ਼ ਹੈ, ਉਹਨੂੰ ਪਾਰਸ ਦੀ ਵੱਟੀ ਮਿਲ ਜਾਵੇ, ਦਰਿਦਰ ਹੈ ਨਤੀਰ, ਫਿਰ ਉਹਦੇ ਨੇੜੇ ਤੇਰੇ ਜਿਹੜਾ ਦਰਿਦਰ ਹੈ ਉਹ ਨਹੀਂ ਰਹਿੰਦਾ, ਗਰੀਬੀ ਨਹੀਂ ਰਹਿੰਦੀ ਹੈ। ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹਦਾ ਬੜਾ ਕੰਗਲਾ ਹੈ, ਕੰਗਾਲਤਾ ਹੀ ਗਰੀਬੀ ਜਿਹੜੀ ਹੈ ਇਹ ਨਹੀਂ ਰਹੇਗੀ ਤੇਰੇ, ਤੂੰ ਬੜਾ ਨਾਮ ਧਨ ਕਰਕੇ ਅਮੀਰ ਬਣ ਜਾਵੇਂਗਾ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਅਗਰਜ ਸ੍ਰੀ ਗੁਰ ਕੀਨ ਭਯਾਨ। ਹਾਂ ਭਾਈ ਜੀ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਦੱਤਾਤਰੇ ਦੇ ਨਾਲ ਮੇਲ ਮਿਲਾਪ ਕਰਕੇ ਵਚਨ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਚੱਲਣਾ ਕੀਤਾ। ਅੱਲਾ ਚੀਨ ਬਿਹੰਗ ਜਿਹ ਥਾਨ, ਜਿਸ ਅਸਥਾਨ ਤੇ ਜਿਹੜੇ ਅੱਲਾ ਨਾਮ ਚੀਨ ਦੇ ਪੰਛੀ ਸੀ, ਚੀਨ ਵੱਲੀ ਇਸ ਤਰ੍ਹਾਂ ਦੇ ਉਕਾਬ ਨਵੇਂ ਪੰਛੀ ਜੇ ਹੁੰਦੇ ਜੋ ਬੜੇ ਤਕੜੇ ਪੰਛੀ ਹੁੰਦੇ, ਬਹੁਤ ਬਲ ਵਾਲੇ ਹੁੰਦੇ ਹਨ। ਗਜਨ ਗਹਿਤ ਜੋ ਨਿਜ ਪੱਗ ਚੂੰਚੇ, ਜਿਹੜੀ ਆਪਣੇ ਪੈਰਾਂ ਤੇ ਆਪਣੇ ਚੁੰਝ ਨਾਲ ਜਿਹੜੇ ਕੋਈ ਹਾਥੀਆਂ ਦੇ ਬੱਚੇ ਜੇ ਹੈ ਇਹਨਾਂ ਨੂੰ ਵੀ ਉਹ ਪਕੜ ਲੈਂਦੇ ਹਨ। ਲੇਕਰ ਉੱਡ ਜਾਵੇ ਨਭ ਊਚੇ, ਆਪਣੇ ਪੈਰਾਂ ਵਿੱਚ ਪਹੁੰਚਿਆ ਵਿਸਾਖ ਤੇ ਚੁੰਝ ਦੇ ਨਾਲ ਫੜ ਕੇ ਕਹਿੰਦੇ ਆਕਾਸ਼ ਵਿੱਚ ਉੱਚੇ ਲੈ ਜਾਂਦੇ ਹੈ। ਇਸ ਤਰ੍ਹਾਂ ਦੇ ਵੀ ਉਹ ਜਾਣੀ ਉਕਾਬ ਨਵੇਂ ਪੰਛੀ ਹੈਗੇ ਤਕੜੇ ਤਕੜੇ, ਇੱਧਰ ਚੀਨ ਵੱਲੀ ਹੈ ਜਿਸ ਕਰਕੇ ਅਲਲਾ ਚੀਨ ਕੀ ਹੈ। ਇਸ ਤਰ੍ਹਾਂ ਕਹਿੰਦੇ ਉਹ ਤਿਬਤ ਤੋਂ ਚੀਨ ਵਗੈਰਾ ਵਿੱਚ ਚਲੇ ਗਏ ਹੈ ਜਿੱਥੇ ਪੰਛੀ ਉਕਾਬ ਨਾਵੇਂ ਬਾਕੀ ਜਿਹੜੇ ਕੋਈ ਪਸ਼ੂ ਹੈ ਉਹਨਾਂ ਨੂੰ ਆਪਣੇ ਪੈਰਾਂ ਵਿੱਚ ਆਪਣੇ ਪਹੁੰਚਿਆਂ ਵਿੱਚ ਫਸਾ ਕੇ ਜੇ ਚੁੰਝ ਨਾਲ ਫੜ ਕੇ ਉੱਪਰ ਆਕਾਸ਼ ਨੂੰ ਲੈ ਜਾਂਦੇ ਹਨ। ਜਿਨ ਕੋ ਦੀਰਗ ਦੇਹ ਆਕਾਰ, ਜਿਨ੍ਹਾਂ ਆਕਾਰ ਪੰਛੀਆਂ ਦਾ, ਅੱਲਾ ਚੀਨ ਪੰਛੀਆਂ ਦਾ ਜਿਹੜਾ ਸਰੀਰ ਦਾ ਆਕਾਰ ਹੈ ਬਹੁਤ ਤਕੜਾ ਹੈ। ਜੁਗ ਪੰਖਨ ਕੋ ਵੱਡ ਵਿਸਤਾਰ, ਜਿਹੜੇ ਖੰਭ ਉਹਨਾਂ ਦੇ ਉਹਨਾਂ ਦਾ ਬੜਾ ਭਾਰੀ ਤਕੜਾ ਫੈਲਾ, ਵੱਡੇ ਵੱਡੇ ਖੰਭ ਆ ਉਹਨਾਂ ਪੰਛੀਆਂ ਦੇ। ਉੱਤੇ ਜਹਾਂ ਪਹੁੰਚੇ ਸੁਖ ਰਾਸਾ, ਇਸੇ ਤਰ੍ਹਾਂ ਜਿੱਥੇ ਉਹ ਕਹਿੰਦੇ ਹੈ ਸੀ ਸੁਖਾਂ ਦੇ ਰਾਜਾ ਸੁਖਾਂ ਦੇ ਗੁਰੂ ਨਾਨਕ ਸਾਹਿਬ ਜੀ ਜਾ ਪਹੁੰਚੇ। ਕਰਤ ਤਹਾਂ ਪ੍ਰਹਿਲਾਦ ਸੋ ਬਾਸਾ, ਸਹੀ ਕਹਿੰਦੇ ਜਿਹੜਾ ਪ੍ਰਹਿਲਾਦ ਭਗਤ ਹੈ ਨਿਵਾਸ ਕਰ ਰਿਹਾ ਸੀ। ਲੋਚਨ ਮੁੰਦਰਿਤ ਬੈਠਿਓ ਜਹਿਵਾ, ਤੇ ਨੇਤਰ ਬੰਦ ਕਰਕੇ ਪ੍ਰਹਿਲਾਦ ਭਗਤ ਸਮਾਧੀ ਵਿੱਚ ਬੈਠਾ ਹੋਇਆ ਸੀ। ਚੱਲ ਸ੍ਰੀ ਨਾਨਕ ਪਹੁੰਚੇ ਤਹਿਵਾ, ਹਾਂ ਮਹਾਰਾਜ ਚਲਦੇ ਚਲਾਉਂਦੇ ਹੋਏ ਜਿੱਥੇ ਪ੍ਰਹਿਲਾਦ ਭਗਤ ਖਮੀਚੀ ਬੈਠਾ ਉੱਥੇ ਜਾ ਪਹੁੰਚੇ ਹਨ। ਸ੍ਰੀ ਕਰਤਾਰੰ ਸ੍ਰੀ ਕਰਤਾਰਾ, ਮਹਾਰਾਜ ਦਾ ਬੋਲਾ ਸੀ ਵੀ ਭਾਈ ਸ੍ਰੀ ਕਰਤਾਰ ਧਨ ਕਰਤਾਰ ਇਸ ਤਰ੍ਹਾਂ ਕਿਹਾ ਹੈ। ਉੱਚੀ ਧੁਨ ਸੋ ਕੀਨ ਉਚਾਰਾ, ਉੱਚੀ ਆਵਾਜ਼ ਨਾਲ ਸਤਿਗੁਰੂ ਜੀ ਨੇ ਉਚਾਰਨ ਕੀਤਾ ਧਨ ਕਰਤਾਰ ਸਤ ਕਰਤਾਰ ਸ੍ਰੀ ਕਰਤਾਰ। ਛੁੱਟਿਓ ਧਿਆਨ ਜਬ ਪ੍ਰਭ ਕੋ ਦੇਖਾ, ਜਦੋਂ ਇਹਦਾ ਧਿਆਨ ਖੁੱਲਿਆ ਤੇ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਪ੍ਰਹਿਲਾਦ ਨੇ ਤੱਕਿਆ ਹੈ। ਮਨ ਮਹਿ ਬਿਸਮਤ ਭਇਓ ਬਿਸੇਖਾ, ਉਸ ਵੇਲੇ ਦੇਖ ਕੇ ਮਨ ਦੇ ਬੜਾ ਚਰਜਾ ਹੋਇਆ ਏ। ਬੂਝਿਓ ਕੌਣ ਕਹਾਂ ਤੇ ਆਏ, ਫਿਰ ਪੁੱਛਿਆ ਤੁਸੀਂ ਕੌਣ ਹੋ ਜੀ ਕਿੱਥੋਂ ਆਏ ਹੋ, ਇਹ ਠਾ ਤੁਮਕੋ ਕੌਣ ਲਿਆਏ, ਜਗ੍ਹਾ ਬੜੀ ਸਖਤ ਸੀ ਇੱਥੇ ਤਾਂ ਆਉਣਾ ਬੜਾ ਮੁਸ਼ਕਿਲ, ਇੱਥੇ ਤੁਹਾਨੂੰ ਕੌਣ ਕੋਈ ਲੈ ਕੇ ਆ ਗਿਆ ਹੈ। ਨਰਕੀ ਨਹੀਂ ਗਮਤਾ ਈ ਹਾਂ, ਇੱਥੇ ਜਿਹੜਾ ਕੋਈ ਮਨੁੱਖ ਹੈ ਨਾ ਉਹਦੀ ਕਮਤਾ ਨਹੀਂ ਪਹੁੰਚਣੀ ਹੈਗੀ, ਇੱਥੇ ਨਹੀਂ ਆ ਸਕਦਾ ਕੋਈ ਮਨੁੱਖ। ਅੱਗੇ ਜਾਵਨ ਕਿਹ ਠਾਂ ਪ੍ਰੀਹਾ, ਅੱਗੇ ਕਿਸ ਸਥਾਨ ਤੇ ਜਾਣ ਦੀ ਤੁਹਾਡੀ ਪੀਹਾ ਕੀ ਇੱਛਾ ਹੈ ਖਾਹਿਸ਼ ਹੈ। ਉਸ ਪ੍ਰਕਾਰ ਕੇ ਸੁਣ ਕਰ ਬਹਿਨਾ, ਇਸ ਤਰ੍ਹਾਂ ਇਹ ਪ੍ਰਹਿਲਾਦ ਭਗਤ ਦੇ ਬਚਨਾਂ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਿਸੋਂ ਬੋਲੇ ਪੰਕਜ ਨੈਨਾ, ਗੁਰੂ ਨਾਨਕ ਸਾਹਿਬ ਜੀ ਦੇ ਕਵਲ ਵਰਗੇ ਸੋਹਣੇ ਨੇਤਰ ਉਸ ਪ੍ਰਹਿਲਾਦ ਭਗਤ ਸਾਥ ਬੋਲੇ ਇਸ ਤਰ੍ਹਾਂ, ਸਿਮਰਿਓ ਨਾਮ ਜੋ ਤੁਮ ਬਿਦ ਨੀਕੀ। ਮਹਾਰਾਜ ਕਹਿੰਦੇ ਵੀ ਪ੍ਰਹਿਲਾਦ ਭਗਤ, ਜਿਸ ਪਰਮੇਸ਼ਰ ਦੇ ਨਾਮ ਨੂੰ ਬਹੁਤ ਚੰਗੀ ਵਿਧੀ ਨਾਲ ਸਿਮਰਿਆ, ਮਨ ਲਾ ਕੇ ਸਿਮਰਿਆ ਹੈ, ਸ਼ਰਧਾ ਧਰੀ ਅਧਿਕ ਨਿਜ ਜੀ ਕੀ, ਆਪਣੇ ਦਿਲ ਦੀ ਜਿਹੜੀ ਸ਼ਰਧਾ ਹੈ ਬੜੀ ਭਾਰੀ ਨਾਮ ਵਿੱਚ ਤੂੰ ਧਾਰਨ ਕੀਤੀ ਹੈ। ਜਿਸ ਬਾਸੁਰ ਭੈ ਸਰਬ ਨਿਵਾਰਾ, ਜਿਸ ਪਰਮੇਸ਼ਰ ਦੇ ਨਾਮ ਨੇ ਦਿਨ ਨੂੰ ਜਿਹੜਾ ਕੋਈ ਭੈ ਸੀ ਜਾਂ ਰਾਤ ਨੂੰ ਭੈ ਡਰ ਹੁੰਦਾ ਸੀ ਉਹ ਤੇਰਾ ਦੂਰ ਕਰ ਦਿੱਤਾ। ਇੱਕ ਨਾਮ ਕੋ ਕੀਨ ਉਚਾਰਾ, ਇੱਕ ਜਿਹੜਾ ਰਾਮ ਰਾਮ ਨਾਮ ਹੈ ਪਰਮੇਸ਼ਰ ਦਾ ਜੋ ਸਾਰੇ ਰਮ ਰਿਹਾ ਹੈ ਉਹ ਉਚਾਰਨ ਕੀਤਾ ਹੈ ਸੀ। ਰੱਖਿਆ ਕਰੀ ਤੋਹ ਜਿਨ ਪੂਰੀ, ਜਿਸ ਪਰਮੇਸ਼ਰ ਦੇ ਨਾਮ ਨੇ ਤੇਰੀ ਮਹਾਨ ਤਕੜੀ ਰੱਖਿਆ ਕੀਤੀ, ਰਾਖੀ ਕੀਤੀ, ਦੁਖੀ ਮਾਰ ਬਿਦਾਰੇ ਦੂਰੀ। ਇਸ ਤਰ੍ਹਾਂ ਬੜੇ ਬੜੇ ਜਿਹੜੇ ਤੇਰੇ ਦੁਖੀ ਸੀ ਪਿਓ ਵਰਗੇ, ਹੋਰ ਉਹਦੇ ਨਾਲ ਦੇ ਸਾਥੀ ਦੈਂਤ ਰਾਖਸ਼ ਉਸ ਮਾਰ ਕੇ ਬਧਾਰ ਤੇ ਨਾਸ ਕਰਤੇ, ਚੀਰ ਤੇ ਪਹਾੜ ਤੇ। ਹਮ ਉਪਾਸ਼ਕੀ ਤਿਸੀ ਨਾਮ ਕੇ, ਉਸੇ ਨਾਮ ਦੇ ਅਸੀਂ ਉਪਾਸ਼ਨਾ ਕਰਨ ਵਾਲੇ ਭਗਤੀ ਕਰਨ ਵਾਲੇ ਹਾਂ। ਗੁਣ ਸਿਮਰਹਿ ਸਦ ਸੁਖ ਨਿਧਾਨ ਕੇ, ਜੋ ਸੁਖਾਂ ਦਾ ਖਜ਼ਾਨਾ ਵਾਹਿਗੁਰੂ ਹੈ ਉਸਦੇ ਗੁਣਾਂ ਨੂੰ ਸਿਮਰਦੇ ਆਜ਼ਾਦ ਕਰਦੇ ਹਮੇਸ਼ਾ। ਤੇਹ ਕੀ ਸ਼ਕਤ ਧਰਹਿ ਨਿਜ ਪਾਹੂ, ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਜਿਹੜੀ ਸ਼ਕਤੀ ਆਪਣੇ ਕੋਲ, ਅਸੀਂ ਵੀ ਪ੍ਰਹਿਲਾਦ ਭਗਤ ਰੱਖਦੇ ਹਾਂ। ਆਏ ਤੁਮ ਦਰਸ਼ਨ ਕੀ ਚਾਹੂ, ਹਾਂ ਦਰਸ਼ਨਾਂ ਦੀ ਚਾਹਨਾ ਰੱਖ ਕੇ ਤੇਰੇ ਕੋਲ ਆ ਗਏ ਇਸ ਸਮੇਂ। ਸੁਣਤ ਪ੍ਰਹਿਲਾਦ ਬਚਨ ਉਚਾਰਾ, ਪ੍ਰਹਿਲਾਦ ਜੀ ਨੇ ਸੁਣ ਕੇ ਉਸ ਵੇਲੇ ਫਿਰ ਬਚਨ ਕਿਹਾ, ਕੋ ਬਾਸਨ ਧੋਏ ਉਜਲ ਕਰਾ, ਕਿਹੜਾ ਭਾਂਡ ਹੈ ਜਿਹਨੂੰ ਤੁਸੀਂ ਧੋ ਕੇ ਐਨ ਸਾਫ ਸੁਥਰਾ ਕੀਤਾ ਹੈ, ਕਾਂਕੋ ਦੁੱਧ ਚੋਏ ਕਰ ਲੀਨਾ, ਉਸ ਭਾਂਡੇ ਦੇ ਵਿੱਚ ਕਿਹਦਾ ਤੁਸੀਂ ਦੁਧਾ ਦੁੱਧ ਉਹ ਚੋ ਕੇ ਪਾ ਲੈਣਾ ਕੀਤਾ, ਕੌਣ ਤਾਵ ਸੋ ਤਾਵਨ ਕੀਨਾ, ਫਿਰ ਕਿਹੜੇ ਤਾ ਦੇ ਨਾਲ ਜਾਣੀ ਕਿਹੜੀ ਅੱਗ ਦੇ ਨਾਲ ਉਹਨੂੰ ਗਰਮ ਕਰਕੇ ਤੁਸੀਂ ਤਾਇਆ ਤਕੜਾ ਗਰਮ ਕੀਤਾ ਹੈ, ਕਿਹੜਾ ਤਾ ਦੇ ਕੇ ਉਹਨੂੰ ਤਾਉਣਾ ਕੀਤਾ ਤਪਾਉਣਾ ਕੀਤਾ ਹੈ, ਕੌਣ ਸਮਾਇਨ ਤਾ ਮਹਿ ਪਾਇਆ, ਫਿਰ ਉਸ ਦੁੱਧ ਦੇ ਵਿੱਚ ਤੁਸੀਂ ਮਹਾਰਾਜ ਕਿਹੜਾ ਫਿਰ ਸਮਾਇਨ ਕੀ ਇਹ ਜਾਗ ਪਾਇਆ ਹੈ, ਕੌਣ ਥਾਨ ਦੱਦ ਰਾਖ ਜਮਾਇਆ, ਕਿਹੜੇ ਸਥਾਨ ਤੇ ਉਸ ਦੁੱਧ ਨੂੰ ਰੱਖ ਕੇ ਫਿਰ ਤੁਸੀਂ ਜਾਗ ਲਾ ਕੇ ਜਮਾਉਣਾ ਕੀਤਾ ਹੈ, ਕਿਸ ਬਿਦ ਮਥਕੈ ਕਾਢਿਓ ਮਾਖਣ, ਢੰਗ ਦੇ ਨਾਲ ਕਹਿੰਦੇ ਰਿੜਕ ਕੇ ਉਹਦੇ ਵਿੱਚ ਫਿਰ ਮੱਖਣ ਤੁਸਾਂ ਨੇ ਕੱਢਿਆ, ਹੁਣ ਕੈਸੇ ਕੀਨੋ ਤੁਮ ਚਾਖਣ, ਜਿਹੜਾ ਮੱਖਣ ਹੈ ਕਿਸ ਤਰ੍ਹਾਂ ਤੁਸੀਂ ਛਕਣਾ ਕੀਤਾ, ਕਹੀਏ ਸਭ ਮੋ ਕੋ ਵਿਚਾਰਾ, ਇਹ ਮਹਾਰਾਜ ਸਾਰੀ ਜਿਹੜੀ ਵਿਚਾਰ ਮੈਨੂੰ ਖੋਲ ਕੇ ਕਹਿ ਦਈਏ, ਜੇ ਬਿਦ ਕੀਨੀ ਨੀਕੀ ਕਾਰਾ, ਇਸ ਤਰ੍ਹਾਂ ਮਹਾਰਾਜ ਤੁਸੀਂ ਇਹ ਮੱਖਣ ਖਾਣ ਵਾਸਤੇ ਚੰਗਾ ਕੰਮ ਕੀਤਾ ਵਿਧੀ ਨਾਲ, ਦੋਹਰਾ ਬੋਲੇ ਸ੍ਰੀ ਨਾਨਕ ਤਬ, ਪ੍ਰਹਿਲਾਦ ਤੋਂ ਸੁਣ ਕੇ ਤਦੋਂ ਗੁਰੂ ਨਾਨਕ ਸਾਹਿਬ ਜੀ ਬੋਲੇ ਹਨ, ਤਨ ਬਾਸਨ ਕੋ ਧੋਏ, ਪ੍ਰਹਿਲਾਦ ਭਗਤਾ ਸਰੀਰੀ ਭਾਂਡਾ ਇਹਨੂੰ ਚੰਗੀ ਤਰ੍ਹਾਂ ਧੋਤਾ ਹੈ, ਤੇਨ ਖਿਮਾ ਕੇ ਪਾਸ ਤੇ, ਪ੍ਰੇਮ ਰੂਪੀ ਜਲ ਦੇ ਨਾਲ ਨਾਮ ਰੂਪੀ ਜਲ ਦੇ ਨਾਲ ਭਾਂਡੇ ਨੂੰ ਸਾਫ਼ ਕੀਤਾ, ਇਹਦੇ ਵਿੱਚ ਜਿਹੜੀ ਖਿਮਾ ਰੂਪੀ ਗਊ ਹੈ ਉਹਦੇ ਕੋਲੋਂ, ਦੁੱਧ ਸੰਤੋਖ ਹੈ ਚੋਏ, ਆ ਸੰਤੋਖ ਰੂਪੀ ਜਿਹੜਾ ਦੁੱਧ ਹੈ ਕਹਿੰਦੇ ਚੋ ਕੇ ਇਹਦੇ ਵਿੱਚ ਪਾਇਆ ਸੀ ਰੂਪੀ ਭਾਂਡੇ ਵਿੱਚ, ਚੌਪਈ ਤਨ ਤਾਪਨ ਕੋ ਤਾਵਨ ਤਾਇਆ, ਸਰੀਰ ਨੂੰ ਕਹਿੰਦੇ ਤਪ ਦੇ ਨਾਲ ਤਾਉਣਾ ਹੈ, ਸਰੀਰ ਨੂੰ ਤਪ ਨਾਲ ਕਹਿੰਦੇ ਔਖਾ ਕਰਨਾ ਹੈ, ਇਹ ਦੁੱਧ ਨੂੰ ਕਹਿੰਦੇ ਤਾਇਆ ਹੈ, ਗਰਮ ਕੀਤਾ ਹੈ, ਗੁਰ ਉਪਦੇਸ਼ ਸਮਾਇਨ ਪਾਇਆ। ਫਿਰ ਵੀ ਪ੍ਰਹਿਲਾਦ ਭਗਤ ਉੱਤੇ ਕੀਤੇ ਦੁੱਧ ਦੇ ਵਿੱਚ ਜਿਹਾ ਸਰੀਰ ਨੂੰ ਤਪਾ ਕੇ ਤਪ ਨਾਲ ਜਿਹੜਾ ਗੁਰੂ ਕਾ ਉਪਦੇਸ਼ ਲਿਆ ਹੈ ਇਹਦੇ ਵਿੱਚ ਜਾਗ ਪਾਇਆ ਹੈ। ਸਤ ਸੰਗਤ ਮਹਿ ਭਲੋ ਸਥਾਨਾ। ਫਿਰ ਵੀ ਇਸ ਤੋਂ ਬਾਅਦ ਜਿਹੜੀ ਸਾਧ ਸੰਗਤ ਹੈ ਇਹ ਬਹੁਤ ਚੰਗਾ ਅਸਥਾਨ ਹੈ। ਰੱਖ ਜਮਾਇਓ ਤਾਹਾਂ ਸੁਜਾਨਾ। ਇਹ ਵੀ ਸਿਆਣਿਆਂ ਦੁੱਧ ਰੱਖ ਕੇ ਫਿਰ ਇਹਨੂੰ ਜਮਾਇਆ ਹੈ। ਮਨ ਵਿਚਾਰ ਕੀ ਮਥਨੀ ਕਰਕੇ ਜਦੋਂ ਇਹ ਜੰਮ ਗਿਆ ਨਾ, ਕਹਿੰਦੇ ਮਨ ਦੇ ਅੰਦਰ ਜਿਹੜੀ ਸ੍ਰੇਸ਼ਟ ਵਿਚਾਰ ਹੈ ਇਹੀ ਮਧਾਣੀ ਬਣਾ ਕਰਕੇ ਇਹਦੇ ਨਾਲ ਰਿੜਕੇ ਸ੍ਰੇਸ਼ਟ ਵਿਚਾਰ ਨੂੰ ਮਧਾਣੀ ਨਾਲ ਆਪਾ ਤਜਨ ਮਥਿਓ ਹਿਤ ਧਾਰਕੈ। ਜਿਹੜਾ ਕਹਿੰਦੇ ਆਪਾ ਭਾਵ ਛੱਡਿਆ ਹੈ ਇਹ ਕਹਿੰਦੇ ਹਿਤ ਧਾਰ ਕੇ ਪ੍ਰੇਮ ਧਾਰ ਕੇ ਮਨ ਨੂੰ ਰਿੜਕਿਆ ਇਸ ਨੂੰ ਭਾਣਾ ਮੰਨਣ ਚਾਖ ਕਰ ਸਾਦਾ। ਇਹਦੇ ਵਿੱਚੋਂ ਗਿਆਨ ਰੂਪੀ ਮੱਖਣ ਨਿਕਲ ਆਇਆ ਹੈ। ਜਿਹੜਾ ਭਾਣਾ ਮੰਨਣਾ ਹੈ, ਗਿਆਨਵਾਨ ਹੋ ਕੇ ਰਜਾ ਵਿੱਚ ਰਹਿਣਾ ਹੈ, ਇਹ ਕਹਿੰਦੇ ਚੱਕ ਕੇ ਸਵਾਦ ਲਿਆ ਹੈ। ਤ੍ਰਿਪਤ ਭਏ ਸ੍ਰੀ ਗੁਰੂ ਪ੍ਰਸਾਦਾ। ਇਸ ਤਰ੍ਹਾਂ ਵੀ ਵਾਹਿਗੁਰੂ ਦੀ ਕਿਰਪਾ ਕਰਕੇ ਅਸੀਂ ਗਿਆਨ ਰੂਪੀ ਮੱਖਣ ਛੱਕ ਕੇ ਤ੍ਰਿਪਤ ਹੋ ਗਏ ਹੈ, ਐਨ ਪੂਰੇ ਰੱਜ ਪੁੱਜ ਗਏ ਹੋਏ ਹਾਂ। ਸੁਣ ਪ੍ਰਹਿਲਾਦ ਭਗਤ ਅਸ ਬਾਣੀ। ਇਸ ਤਰ੍ਹਾਂ ਦੇ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਕਹੇ ਉਹਨਾਂ ਨੂੰ ਸੁਣ ਕੇ ਇਸ ਨੇ ਬੰਧਨ ਕੀਨ ਜੋਰ ਜੁਗ ਪਾਨੀ। ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਨੇ ਨਮਸਕਾਰ ਕੀਤੀ। ਤੇਹ ਕੋ ਪ੍ਰੇਮ ਦੇਖ ਸੁਖ ਧਾਮਾ। ਸੁਖਾਂ ਦੇ ਘਰ ਰੂਪ ਗੁਰੂ ਨਾਨਕ ਸਾਹਿਬ ਜੀ ਉਹ ਪ੍ਰਹਿਲਾਦ ਭਗਤ ਅੰਦਰਲਾ ਸੱਚਾ ਸੁੱਚਾ ਪ੍ਰੇਮ ਦੇਖ ਆਪ ਕਰੀ ਤੇ ਚਰਨ ਪ੍ਰਣਾਮਾ। ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਦਾ ਹੈ ਤੇ ਆਪ ਜੀ ਨੇ ਭਗਤੀ ਦਾ ਹੀ ਰੂਪ ਧਾਰਨ ਕੀਤਾ ਹੈ, ਇਸ ਕਰਕੇ ਇਹਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਹੈ। ਇਹ ਗੁਰੂ ਨਾਨਕ ਅਵਤਾਰ ਵਿੱਚ ਮਹਾਨ ਵਿਸ਼ੇਸ਼ਤਾ ਹੈ। ਦੋਹ ਦੇਸ਼ ਹੋਵਾ ਹਰਖ ਵਿਸਾਲਾ। ਦੋਹਾਂ ਤਰਫਾਂ ਤੋਂ ਬੜੀ ਭਾਰੀ ਪ੍ਰਸੰਨਤਾ ਹੋਈ, ਬਹੁਤ ਹੀ ਆਨੰਦ ਹੋਇਆ ਹੈ। ਕਹਿਤ ਬਚਨ ਪ੍ਰਹਿਲਾਦ ਰਸਾਲਾ। ਉਸ ਵੇਲੇ ਪ੍ਰਹਿਲਾਦ ਭਗਤ ਬਹੁਤ ਸੁੰਦਰ ਬਚਨ ਸਤਿਗੁਰੂ ਨੂੰ ਕਹਿਣ ਲੱਗਿਆ ਹੈ। ਤੁਮ ਅਵਤਾਰ ਭਏ ਜਗ ਮਾਹੀ। ਇਹ ਤਾਂ ਮਹਾਰਾਜ ਸੰਸਾਰ ਦੇ ਵਿੱਚ ਪਰਮੇਸ਼ਰ ਦਾ ਅਵਤਾਰ ਹੋਏ ਹੋ। ਜਿਉ ਨਰ ਸਿੰਘ ਭਏ ਮਮ ਚਾਹੀ। ਇਸ ਤਰ੍ਹਾਂ ਵਿਸ਼ਨੂੰ ਭਗਵਾਨ ਦੇ ਅਵਤਾਰ ਮੇਰੇ ਵਾਸਤੇ ਕਹਿੰਦੇ ਨਰਸਿੰਘ ਰੂਪ ਦੇ ਵਿੱਚ ਹੋਏ ਸੀ। ਜਬ ਜਗ ਸੰਤ ਦੁੱਖ ਹੈ ਕਿਹ ਰੀਤੀ। ਜਦੋਂ ਜਿਸ ਕਿਸ਼ਟੀ ਰੀਤੀ ਦੇ ਨਾਲ ਸੰਸਾਰ ਦੇ ਜਿਹੜੇ ਸਾਧੂ ਸੰਤ ਦੁਖੀ ਹੁੰਦੇ ਹਨ। ਬਹਰੋ ਧਰਮ ਹੋਤ ਬਿਪਰੀਤੀ। ਇਸੇ ਤਰ੍ਹਾਂ ਧਰਮ ਤੋਂ ਕੋਈ ਉਲਟੀ ਗੱਲ ਹੁੰਦੀ ਹੈ ਤੋ ਕੋ ਧਰਮੀ ਹੋ ਜਾਂਦੇ ਹਨ। ਤਬ ਤਨ ਧਰ ਸੰਕਟ ਜਨ ਖਾਪੂ। ਜਿਹੜਾ ਭਗਵਾਨ ਵਿਸ਼ਨੂੰ ਹੈ ਕੋਈ ਅਵਤਾਰ ਧਾਰਨ ਕਰਕੇ ਆਪਣੇ ਸੇਵਕਾਂ ਦਾ ਦੁੱਖ ਨਾਸ ਕਰਦਾ ਹੈ। ਜਗ ਮਹਿ ਦੇਹ ਧਰਮ ਕੋ ਥਾਪੂ। ਸੰਸਾਰ ਦੇ ਵਿੱਚ ਇਸ ਤਰ੍ਹਾਂ ਧਰਮ ਨੂੰ ਫਿਰ ਇਸਤਤ ਕਰ ਦਿੰਦਾ, ਕਾਇਮ ਕਰ ਦਿੰਦਾ ਹੈ। ਕਰ ਉਸਤਤ ਪੁੰਨ ਕੀਏ ਪਦ ਬੰਧਨ। ਇਸ ਤਰ੍ਹਾਂ ਗੁਰੂ ਮਹਾਰਾਜ ਅੱਗੇ ਉਸਤੀ ਕਰਕੇ ਫਿਰ ਨਮਸਕਾਰ ਕੀਤੀ ਇਸਨੇ ਚਰਨਾਂ ਤੇ। ਦਰਸ਼ਨ ਕਰਹੀ ਦੁੱਖ ਨਿਕੰਦਨ। ਦੁੱਖਾਂ ਉਗਣਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਰਜ ਰਜ ਕੇ ਦਰਸ਼ਨ ਕਰੀ ਜਾ ਰਿਹਾ ਹੈ। ਸ੍ਰੀ ਅੰਗਦ ਜੀ ਸੁਨ ਹਿਤ ਸਾਥਾ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਬੜੇ ਪ੍ਰੇਮ ਨਾਲ ਸੁਣੋ। ਮੈਂ ਬੂਝਤ ਭਾ ਬਹਰੋ ਗਾਥਾ। ਫਿਰ ਪ੍ਰਹਿਲਾਦ ਭਗਤ ਨੂੰ ਕਹਿੰਦੇ ਉਹਨਾਂ ਦੀ ਸਾਰੀ ਗੱਲ ਬਾਤ ਪੁੱਛਣ ਲੱਗਿਆ। ਆਪਣੀ ਕਥਾ ਸੁਣਾਵੋ ਸਾਰੀ। ਪ੍ਰਹਿਲਾਏ ਭਗਤ ਜੀ ਆਪਣੀ ਸਾਰੀ ਕਥਾ ਮੈਨੂੰ ਤੁਸੀਂ ਖੋਲ ਕੇ ਸੁਣਾ ਦਿਓ। ਜੋ ਪ੍ਰਭ ਰੱਖਿਆ ਕੀਨ ਤੁਮਾਰੀ। ਭਗਵਾਨ ਵਿਸ਼ਨੂੰ ਜੀ ਨੇ ਤੁਹਾਡੀ ਸਭ ਤਰ੍ਹਾਂ ਕਰਕੇ ਰੱਖਿਆ ਕੀਤੀ। ਸਰਬ ਜਗਤ ਮਹਿ ਵਿਦਿਤ ਕਹਾਣੀ। ਕਾਫੀ ਪੁਰਾਣਾ ਦੇ ਵਿੱਚ ਸਾਰੀ ਜਿਹੜੀ ਕਹਾਣੀ ਹੈ ਸੰਸਾਰ ਦੇ ਵਿੱਚ ਪ੍ਰਗਟ ਹੈ ਵੀ ਭਗਤ ਪ੍ਰਹਿਲਾਦ ਦੀਆਂ ਰੱਖਿਆ ਕੀਤੀ ਭਗਵਾਨ ਨੇ। ਮੋ ਨਿਜ ਸੋ ਨਿਜ ਮੁਖ ਤੇ ਕਰੋ ਬਖਾਨੀ। ਅੱਜ ਤੁਸੀਂ ਕਹਿੰਦੇ ਦਰਸ਼ਨ ਦੇ ਰਹੇ ਹਾਂ, ਤੁਸੀਂ ਆਪਣੇ ਮੁਖ ਨਾਲ ਹੀ ਸਾਨੂੰ ਕਹਿੰਦੇ ਦੱਸਿਓ ਸੁਣਾ ਦਿਓ। ਜਬ ਮਮ ਬੈਨ ਸੁਨੇ ਅਸ ਕਾਨਾ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਜਦੋਂ ਪ੍ਰਹਿਲਾਦ ਭਗਤ ਨੇ ਮੇਰੇ ਬਚਨ ਇਸ ਤਰ੍ਹਾਂ ਸੁਣੇ ਹਨ, ਬੋਲਿਓ ਤਬ ਪ੍ਰਹਿਲਾਦ ਸੁਜਾਨਾ। ਫਿਰ ਜਿਹੜਾ ਸੁਗਲ ਸੁਜਾਨ ਪ੍ਰਹਿਲਾਦ ਭਗਤ ਇਸ ਤਰ੍ਹਾਂ ਬੋਲਿਆ ਮੈਨੂੰ, ਪੂਰਬ ਏਕ ਸਮੇਂ ਜਗ ਨਾਹੂ। ਇਹ ਭਾਈ ਬਾਲਾ ਜੀ, ਪਹਿਲੇ ਸਮੇਂ ਵਿੱਚ ਇੱਕ ਸੰਸਾਰ ਦੇ ਜਿਹੜੇ ਮਾਲਕ ਹੈ, ਧਾਰਤ ਭੇ ਅਵਤਾਰ ਬਰਾਹੂ, ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਬਰਾਹ ਦਾ ਸੂਰ ਦਾ ਅਵਤਾਰ ਧਾਰਨ ਕੀਤਾ ਸੀ ਭਗਵਾਨ ਵਿਸ਼ਨੂੰ ਜੀ ਨੇ। ਮਮ ਪ੍ਰਿਤ ਭਰਾਤਾ ਛਿਤ ਕੋ ਲੀਨੇ। ਘਰ ਨਹੀਂ ਸੀ ਮੇਰਾ ਜਿਹੜਾ ਭਰਾ ਦਾ ਪਿਤਾ, ਮੇਰੇ ਪਿਤਾ ਦਾ ਭਰਾ ਸੀ ਭਾਵ ਮੇਰਾ ਚਾਚਾ ਹਿਰਨਕਸ਼ਯਪ ਸੀ, ਉਹਨੇ ਧਰਤੀ ਨੂੰ ਲੈ ਲਿਆ ਸੀ। ਗਯੋ ਰਸਾਤਲ ਗਰਭਤ ਪੀਨੇ। ਇਸ ਤਰ੍ਹਾਂ ਅਹੰਕਾਰ ਦੇ ਵਿੱਚ ਤਕੜਾ ਹੋ ਕੇ ਤੇ ਛੇਵੇਂ ਪਤਾਲ ਵਿੱਚ ਧਰਤੀ ਨੂੰ ਲੈ ਕੇ ਚਲਿਆ ਗਿਆ ਸੀ। ਤੇਹ ਕੋ ਮਾਰ ਲੀਨ ਤਬ ਛੋਨੀ। ਹਾਂ, ਉਸਨੂੰ ਕਹਿੰਦੇ ਭਗਵਾਨ ਵਿਸ਼ਨੂੰ ਨੇ ਸੂਰ ਦਾ ਅਵਤਾਰ ਧਾਰਨ ਕਰਕੇ ਮਾਰਿਆ ਤੇ ਧਰਤੀ ਲੈ ਲਈ ਛੇਵੇਂ ਪਤਾਲ ਨਾਮੇ ਸਤਲ ਵਿੱਚ। ਅਸਥਾਪਨ ਕੀਨੀ ਜਗ ਜੋਨੀ। ਜੋ ਸੰਸਾਰ ਦਾ ਕਾਰਨ ਰੂਪ ਹੈ ਉਸਨੇ ਫੇਰ ਇੱਥੇ ਮਾਤਲੋਕ ਧਰਤੀ ਨੂੰ ਲਾ ਟਕਾਇਆ। ਜਬ ਤੇ ਮਰਨ ਸੁਣਿਓ ਪਿਤ ਮੇਰੇ। ਇਹ ਭਾਈ ਬਾਲਾ ਜੀ, ਜਿਸ ਵੇਲੇ ਮੇਰੇ ਪਿਤਾ ਹਰਨਾਕਸ਼ ਨੇ ਆਪਣੇ ਛੋਟੇ ਭਰਾ ਦਾ ਮਰਨਾ ਸੁਣਿਆ। ਭਰਾਤ ਸ਼ੋਕ ਮੈਂ ਦੁਖਤ ਕਨੇਰੇ। ਆਪਣੇ ਭਰਾ ਦੇ ਸ਼ੋਕ ਦੇ ਵਿੱਚ ਮੇਰਾ ਪਿਓ ਹਰਨਾਕਸ਼ ਬਹੁਤ ਦੁਖੀ ਹੋਇਆ। ਹਿਰਦੈ ਕੀਨ ਬਹੁਰ ਵੱਡ ਕ੍ਰੋਧਾ। ਆਪਣੇ ਹਿਰਦੇ ਵਿੱਚ ਮੇਰੇ ਪਿਓ ਨੇ ਬੜਾ ਕ੍ਰੋਧ ਕੀਤਾ। ਲਿਓ ਬੈਰ ਕਰ ਵਿਸ਼ਨ ਵਿਰੋਧਾ। ਵਿਸ਼ਨੂੰ ਭਗਵਾਨ ਨੇ ਕਹਿੰਦੇ ਮੇਰੇ ਭਰਾ ਨੂੰ ਮਾਰਿਆ, ਮੈਂ ਬੈਰ ਕਰਕੇ ਉਹਦਾ ਬਦਲਾ ਲਉ ਭਰਾ ਦਾ। ਨਿਜ ਦਸ ਸੋ ਅਰਦਨ ਕਾਟੇ। ਭਾਈ ਬਾਲਾ ਜੀ, ਕਹਿ ਕੇ ਮੇਰੇ ਪਿਓ ਨੇ ਕ੍ਰੋਧ ਵਿੱਚ ਆ ਕੇ ਕਹਿੰਦੇ ਬੁੱਲ ਜੇ ਦੰਦਾਂ ਨਾਲ ਕੱਟੇ। ਕਹਿਤ ਭਇਓ ਪ੍ਰਿਤਨ ਸਨ ਡਾਂਟੇ। ਜਿਹੜੇ ਆਪਣੇ ਨੌਕਰ ਚਾਕਰ ਸੀ ਉਹਨਾਂ ਨੂੰ ਤਾੜ ਕੇ ਕਹਿਣ ਲੱਗਿਆ, ਹਨਿਓ ਬਿਸ਼ਨ ਨੈ ਭਰਾਤਾ ਮੋਰਾ। ਸੁਣ ਲਓ ਨੌਕਰੋ ਚਾਕਰੋ, ਮੇਰਾ ਜਿਹੜਾ ਭਰਾ ਸੀ ਭਗਵਾਨ ਵਿਸ਼ਨੂੰ ਨੇ ਮਾਰਿਆ ਹੈ। ਜੇ ਕੋ ਹੁਤੋ ਤੇਜ ਵੱਡ ਘੋਰਾ। ਮੇਰੇ ਭਰਾ ਦਾ ਬੜਾ ਤਕੜਾ ਤੇਜ ਪ੍ਰਤਾਪ ਸੀ ਇਹ ਦੁਨੀਆਂ ਵਿੱਚ। ਯਦਯਪ ਸਮ ਹੈ ਇਹ ਰਿਪ ਕੇਤੂ। ਠੀਕ ਹੈ, ਭਾਵੇਂ ਉਹ ਭਗਵਾਨ ਵਿਸ਼ਨੂੰ ਜਿਹੜਾ ਹੈ ਗਰੜ ਦੀ ਤੁਜਾ ਵਾਲਾ, ਗੁਰੀ ਸਵਾਰੀ ਕਰਨ ਵਾਲਾ, ਸਮਾਨ ਦ੍ਰਿਸ਼ਟੀ ਵਾਲਾ ਹੈ। ਕਰਤ ਬਿਖਮਤਾ ਭਗਤ ਨਹੇਤੂ। ਪਰ ਫਿਰ ਵੀ ਆਪਣੇ ਭਗਤਾਂ ਦੇ ਕਰ ਵਾਸਤੇ ਕਹਿੰਦੇ ਜਿਹੜੀ ਕਠਿਨਤਾ ਹੈ ਉਹ ਕਰ ਲੈਂਦਾ, ਭਗਤਾਂ ਵਾਸਤੇ ਆਪਣੀ ਸਮਾਨ ਦ੍ਰਿਸ਼ਟੀ ਛੱਡ ਜਾਂਦਾ, ਕ੍ਰੋਧ ਵਿੱਚ ਹੀ ਆ ਜਾਂਦਾ। ਗਤ ਲੱਜਾ ਬਹੁ ਕਪਟ ਪ੍ਰਬੀਨਾ। ਜਿਹੜਾ ਵਿਸ਼ਨੂੰ ਭਗਵਾਨ ਹੈ ਕਹਿੰਦੇ ਆਪਣੀ ਲੱਜਾ ਵੀ ਗਤ ਨਾਸ ਕਰਨਾ, ਨਿਰਲੱਜ ਹੋ ਜਾਂਦਾ, ਬਿਸ਼ਰਮ ਹੋ ਜਾਂਦਾ, ਛਲ ਫਰੇਬ ਕਰਨ ਵਿੱਚ ਬੜਾ ਉਹ ਚਤਰ ਹੈ। ਆਪਣੇ ਸਿਮਰਨ ਕੇ ਹਿਤ ਭੀਨਾ। ਜਿਹੜਾ ਵਿਸ਼ਨੂੰ ਭਗਵਾਨ ਆਪਣੇ ਸਿਮਰਨ ਕਰਨ ਦੇ ਪ੍ਰੇਮ ਵਿੱਚ ਭਿੱਜਿਆ, ਜਿਹੜਾ ਉਹਨੂੰ ਯਾਦ ਕਰੇ ਨਾ ਉਹਦੀ ਰੱਖਿਆ ਕਰਦਾ ਹੈ। ਛਲ ਕਰ ਸ਼ੂਕਰ ਧਾਰ ਸਰੂਪ। ਇਸੇ ਤਰ੍ਹਾਂ ਉਹ ਵਿਸ਼ਨੂੰ ਨੇ ਛਲਜਾ ਧਾਰ ਕੇ ਸੂਰ ਦਾ ਸਰੂਪ ਧਾਰ ਕੇ ਹਨੇ ਉਸ ਹੋਦਰ ਮਮ ਸੁਖ ਰੂਪਾ। ਨੌਕਰੋ ਚਾਕਰੋ ਛਿਪਾਈਓ, ਮੇਰਾ ਜਿਹੜਾ ਛੋਟਾ ਭਰਾ ਸੁਖ ਰੂਪ ਸੀ ਉਹਨੂੰ ਮਾਰ ਮਕਾਇਆ। ਤਿਜ ਸੁਰ ਕਾਰਨ ਤਿਹ ਨੈ ਮਾਰਾ। ਉਹ ਜਿਹੜਾ ਭਗਵਾਨ ਵਿਸ਼ਨੂੰ ਹੈ ਬ੍ਰਹਮਣਾ ਦੀ ਦੇਵਤਿਆਂ ਦੀ ਰੱਖਿਆ ਕਰਨ ਵਾਸਤੇ ਮੇਰੇ ਭਰਾ ਨੂੰ ਉਹਨੇ ਮਾਰਿਆ ਹੈ। ਭੈ ਕੀਏ ਤੇ ਜਗਤ ਮਜਾਰਾ। ਬ੍ਰਹਮਣਾ ਦੇਵਤਾ ਨੂੰ ਤੰਗ ਕਰਨਾ ਸੀ, ਉਹਨੇ ਕਹਿੰਦੇ ਮਾਰ ਕੇ ਮੇਰੇ ਭਰਾ ਨੂੰ ਸਾਰਿਆਂ ਨੂੰ ਨਿਰਭੈ ਕਰ ਦਿੱਤਾ, ਸੁਖੀ ਕਰ ਦਿੱਤਾ ਹੈ। ਅਬ ਤੁਮ ਜਾਹੋ ਖੋਜ ਜਗ ਸਾਰੇ। ਭਾਈ ਬਾਲਾ ਜੀ, ਮੇਰੇ ਫਿਰ ਪਿਓ ਨੇ ਆਪਣੇ ਸਿਪਾਹੀਆਂ ਨੌਕਰਾਂ ਚਾਕਰ ਨੂੰ ਕਿਹਾ ਵੀ ਤੁਸੀਂ ਹੁਣ ਸੰਸਾਰ ਵਿੱਚ ਚਲੇ ਜਾਓ ਹਰ ਪਾਸੇ ਦਿਜ ਮੁਨ ਤੇ ਨ ਸਕਲ ਸੰਗਾਰ ਜਿੱਥੇ ਕੋਈ ਬ੍ਰਾਹਮਣ ਦੇਖਦੇ ਆ ਕੋਈ ਮੈਨੂੰ ਹੀ ਬੈਠਾ ਕੋਈ ਗਊ ਦੇਖਦੇ ਆ ਸਾਰੇ ਹੀ ਮਾਰੋ ਕਹਿੰਦੇ ਜਹ ਜਹ ਦੇਖੋ ਵਿਸ਼ਨ ਉਪਾਸ਼ਨ ਕਹਿੰਦੇ ਜਿੱਥੇ ਤੁਸੀਂ ਦੇਖੋ ਵੀ ਇੱਥੇ ਵਿਸ਼ਨੂੰ ਭਗਤ ਦੀ ਭਗਤੀ ਕੋਈ ਕਰਦਾ ਹੈ ਤਹ ਤਹ ਕੀਜੈ ਬੇਗ ਬਿਨਾਸ਼ਨ ਵਿਸ਼ਨੂੰ ਦੀ ਭਗਤੀ ਕਰਦਾ ਉੱਥੇ ਉੱਥੇ ਜਾ ਕੇ ਉਹਨੂੰ ਛੇਤੀ ਮਾਰ ਮਕਾਓ ਅਸ ਸੁਣ ਆਏ ਸਤਬ ਹੈ ਭਵਾਲਾ ਭਾਈ ਬਾਲਾ ਜੀ ਇਸ ਤਰ੍ਹਾਂ ਜਿਹੜਾ ਮੇਰਾ ਪਿਓ ਰਾਜਾ ਸੀ ਉਹਦੀ ਆਗਿਆ ਸੁਣ ਕੇ ਸਿਪਾਹੀਆਂ ਨੌਕਰਾਂ ਚਾਕਰਾਂ ਨੇ ਧਾਏ ਦੈਂਤ ਵੱਡੇ ਬਿਕਰਾਲਾ ਜਿਹੜੇ ਡਰਾਉਣੇ ਜਿਹੜੇ ਦੈਨ ਸੀ ਨਾ ਫਿਰ ਦੌੜੇ ਹਰ ਪਾਸੇ ਤਿੰਨ ਕੇ ਨਾਮ ਕਹੋ ਸੁਣ ਸੋ ਭਾਈ ਬਾਲਾ ਜੀ ਉਹ ਦੈਂਤਾਂ ਦੇ ਜਿਹੜੇ ਭੇਜੇ ਨਾ ਮੇਰੇ ਪਿਓ ਹਰਨਾਸ਼ ਉਹਨਾਂ ਦੇ ਨਾਂ ਵੀ ਮੈਂ ਤੁਹਾਨੂੰ ਦੱਸਦਾ ਹਾਂ ਦੁਐਸਰ ਸੰਬਰ ਨਮਚੀ ਜੋ ਇੱਕ ਨੈਣ ਦਾ ਨਾਂ ਸੀ ਦੁਐਸਰ ਦੂਸਰੇ ਦਾ ਨਾਂ ਸੀ ਸੰਬਰ ਤੀਸਰੇ ਦੈਨ ਦਾ ਨਾਂ ਸੀ ਨਮਚੀ ਤੀਨ ਨੈਣ ਪੁਨ ਇਲ ਵਲ ਪਾਕਾ ਇਸੇ ਤਰ੍ਹਾਂ ਚੌਥੇ ਦਾ ਦੈਨ ਦਾ ਨਾਂ ਸੀ ਤੀਨ ਪੰਜਵੇਂ ਦਾ ਨਾਂ ਸੀ ਇਲ ਵਲ ਛੇਵੇਂ ਦਾ ਨਾਮ ਸੀ ਪਾਕਾ ਦੈਂਤ ਸਕੁਨ ਪਲੋ ਮਨ ਅਤ ਬਲ ਜਾਂਕਾ ਸੱਤਵੇਂ ਦਾ ਨਾਮ ਸੀ ਸਕਨੀ ਦੈਂਤ ਅੱਠਵੇਂ ਦਾ ਨਾਮ ਸੀ ਬਲੋਮਨ ਪਲੋਮਨ ਜਿਨ੍ਹਾਂ ਦੇ ਅੰਦਰ ਬੜਾ ਤਕੜਾ ਬਲ ਹੈ ਸੀ ਅੱਠ ਭੇਜੇ ਤਕੜੇ ਬਿਪਰ ਚਿੱਤ ਤੇ ਆਦ ਅਪਾਰਾ ਆਏ ਇਸ ਤਰ੍ਹਾਂ ਕਹਿੰਦੇ ਬਿਪਰ ਨੌਵਾਂ ਇਸ ਤੋਂ ਆ ਲੈ ਕੇ ਹੋਰ ਬੇਅੰਤੀ ਪਾਰਾ ਵਾਰ ਤੋਂ ਰਹਿਤ ਸੁਣ ਰਜਾਏਗੇ ਜਗਤ ਮਝਾਰਾ ਹੇ ਭਾਈ ਬਾਲਾ ਜੀ ਮੇਰੇ ਪਿਓ ਹਰਨਾਕਸ਼ ਦੀ ਆਗਿਆ ਸੁਣ ਕੇ ਸੰਸਾਰ ਵਿੱਚ ਬੜੇ ਬੜੇ ਜਿਹੜੇ ਮੁਖੀ ਕਮਾਂਡਰ ਦਰ ਚਲੇ ਗਏ ਹਰ ਪਾਸੇ ਮੁਨਵਰ ਬਿਪਰ ਬ੍ਰਿੰਦ ਜਹ ਰਹੀ ਜਿੱਥੇ ਕਹਿੰਦੇ ਸ੍ਰੇਸ਼ਟ ਮੁਨੀ ਜਾਂ ਬ੍ਰਾਹਮਣ ਬੇਅੰਤ ਰਹਿੰਦੇ ਸੀ ਕਰ ਹੈ ਉਪਦਰਵ ਮਿਲ ਕਰ ਤਹੀ ਉੱਥੇ ਮਿਲ ਕੇ ਉਪਦਰਵ ਕਰਦੇ ਨਰਸ ਕਰਦੇ ਉਹਨਾਂ ਨੂੰ ਮਾਰ ਮੁਕਾਉਂਦੇ ਗ੍ਰਾਮ ਨਗਰ ਕੋ ਅਗਨ ਲਗਾਵੇ ਉਹਨਾਂ ਨੂੰ ਮਾਰ ਕੇ ਜਿਹੜੇ ਕੋਈ ਪਿੰਡ ਹੈ ਜਾਂ ਵੱਡੇ ਨਗਰ ਉਹਨਾਂ ਨੂੰ ਅੱਗ ਲਾ ਦਿੰਦੇ ਉਹ ਮਾਰੇ ਹੈ ਬਿਪਰ ਧੇਨ ਜਹ ਪਾਵੇ ਜਿੱਥੇ ਕੋਈ ਬ੍ਰਾਹਮਣ ਦੇਖਦੇ ਗੂੰਗਾਂ ਵੇਖਦੇ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਮਾਰ ਮੁਕਾਉਂਦੇ ਉਹ ਦੈਂਤ ਦੀਨੋ ਅਸ ਪ੍ਰਕਾਰ ਬਹੁਤ ਤਰਾਸਾ ਭਾਈ ਬਾਲਾ ਜੀ ਇਸ ਤਰ੍ਹਾਂ ਮੇਰੇ ਪਿਓ ਦੇ ਜਿਹੜੇ ਭੇਜੇ ਦੈਂਤ ਸੀ ਉਹਨਾਂ ਨੇ ਬੜਾ ਭਾਰੀ ਡਰ ਪੈ ਦਿੱਤਾ ਭਾਜੇ ਮੁਨ ਦਿਜ ਤਜੇ ਨਿਵਾਸਾ ਜਾਣ ਬਚਾਉਣ ਵਾਸਤੇ ਜਿੰਨੇ ਮੁਨੀ ਬ੍ਰਾਹਮਣ ਸੀ ਆਪੋ ਆਪਣੇ ਘਰ ਛੱਡ ਕੇ ਭੱਜ ਤੁਰੇ ਫਿਰ ਮੰਦਰ ਢਾਹੇ ਮਿਲਾਵੇ ਹਤੂਰੀ ਜਿਹੜੇ ਦੈਂਤ ਭੇਜੇ ਸੀ ਮੰਦਰਾਂ ਨੂੰ ਢਾਹ ਕੇ ਮਿੱਟੀ ਘੱਟੇ ਵਿੱਚ ਮਿਲਾ ਦਿੰਦੇ ਜਗੇ ਹੋਮ ਤਪ ਕੀ ਸਭ ਦੂਰੀ ਜਿੱਥੇ ਕੋਈ ਜਗ ਕਰਦਾ ਸੀ ਕੋਈ ਹੋਮ ਕਰਦਾ ਸੀ ਤਪ ਕਰਦਾ ਸੀ ਸਭ ਕਹਿੰਦੇ ਦੂਰ ਕਰਤੇ ਸਭ ਹਟਾਤੇ ਵਿਆਕੁਲ ਭਈ ਪ੍ਰਜਾ ਤਬ ਭਾਰੀ ਭਾਈ ਬਾਲਾ ਜੀ ਤਦੋਂ ਸਾਰੀ ਸ੍ਰਿਸ਼ਟੀ ਬਹੁਤ ਵਿਆਕੁਲ ਹੋ ਗਈ ਗਿਰੇ ਸੁਰਗ ਤੇ ਜੇ ਸੁਰ ਝਾਰੀ ਗਿਰੇ ਸਮੂਹ ਦੇਵਤੇ ਸੀ ਉਹ ਸੁਰਗ ਤੋਂ ਡੇਟਾਂ ਡਿੱਗ ਪਏ ਡਰ ਨਾਲ ਅਪਰ ਵੇਖ ਧਰ ਛਿਤ ਮਹਿ ਰਹੀ ਦੇਵ ਤੇ ਹੋਰ ਕੋਈ ਭੇਖ ਜਾ ਧਾਰ ਕੇ ਧਰਤੀ ਵਿੱਚ ਲੋਕੇ ਰਹਿੰਦੇ ਜਗ ਹੋਮ ਕੋ ਨਾਮ ਨ ਕਹੀ ਕੋਈ ਵੀ ਆਪਾਂ ਜਗ ਕਰੀਏ ਕੋਈ ਹਵਨ ਹੁਣ ਕਰੀਏ ਨਾਮ ਨਹੀਂ ਲੈਂਦਾ ਸੀ ਦੋਹਰਾ ਹਰ ਨਾਖਸ਼ ਮਮ ਪਿਤਾ ਤਬ ਭਾਈ ਬਾਲਾ ਜੀ ਇਸ ਤਰ੍ਹਾਂ ਮੇਰਾ ਜਿਹੜਾ ਪਿਓ ਹਰ ਨਾਖਸ਼ ਹੈ ਸੀ ਉਹ ਪੁਰਾਣਾ ਵਿੱਚ ਕਿਤੇ ਹਿਰਨ ਕਸ਼ਵ ਤੇ ਹਰਨਾਖਸ਼ ਜਾਣੀ ਹਿਰਨ ਕਸ਼ਵ ਪ੍ਰਹਿਲਾਦ ਦਾ ਪਿਤਾ ਲਿਖਿਆ ਕਿਤੇ ਹਰਨਾਖਸ਼ ਪਿਓ ਲਿਖਿਆ ਹੋਇਆ ਹਿਰਨ ਕਸ਼ਵ ਦਾ ਭਰਾ ਲਿਖਿਆ ਪਰ ਗੁਰਬਾਣੀ ਵਿੱਚ ਥਾਂ ਥਾਂ ਹਰਨਾਖਸ਼ ਦੁਸ਼ਟ ਹਰ ਮਾਰਿਆ ਹੀ ਆਇਆ ਇਸ ਕਰਕੇ ਯਥਾਰਥ ਹਰਨਾਖਸ਼ ਹੀ ਪਿਓ ਸਮਝਣਾ ਹਿਰਨ ਕਸ਼ਵੇ ਦਾ ਛੋਟਾ ਭਰਾ ਹੈ ਸੀ ਕਯੋ ਕਰਨ ਤਪ ਹੇਤ ਇਸ ਤਰ੍ਹਾਂ ਕਹਿੰਦੇ ਫਿਰ ਮੇਰਾ ਪਿਓ ਭਾਈ ਬਾਲਾ ਜੀ ਤਪ ਕਰਨ ਵਾਸਤੇ ਚਲਿਆ ਗਿਆ ਜੀ ਤਾਂ ਦਿਗ ਦਿਗ ਪਾ ਲਈ ਉਤ ਰੱਖਾ ਫੁਰਨਾ ਕਰਕੇ ਵੀ ਜਿੰਨੇ ਦਸ ਦਿਗ ਪਾਲ ਇਹਨਾਂ ਦੇ ਸਮੇਤ ਸਾਰਿਆਂ ਨੂੰ ਮੈਂ ਜਿੱਤਾਂਗਾ ਅਗਨੀ ਦੇਵਤੇ ਨੂੰ ਵੀ ਇੰਦਰ ਦੇਵਤੇ ਨੂੰ ਵੀ ਜਮ ਧਰਮਰਾਜ ਨੂੰ ਨੈਰਤ ਨੂੰ ਕਾਰਣ ਨੂੰ ਮਰਤ ਨੂੰ ਕਬੀਰ ਈਸ਼ ਬ੍ਰਹਮਾ ਅਨੰਤ ਦਸ ਦਿਗਪਾਲ ਹੈ, ਕਹਿੰਦੇ ਸਾਰਿਆਂ ਨੂੰ ਮੈਂ ਜਿੱਤਣਾ ਹੈ। ਇਹ ਸੰਕਲਪ ਸਮੇਤ ਇਸ ਤਰ੍ਹਾਂ ਦਾ ਮਨਦੇਵ ਸਿੰਘ ਫੁਰਨਾ ਜਾ ਕੀਤਾ ਵੀ ਇਹ ਜਿਹੜੇ ਦਿਗਪਾਲ ਜੀ ਹੈ ਸਾਰਿਆਂ ਨੂੰ ਜਿੱਤਣਾ ਹੈ। ਚੌਪਈ ਦ੍ਰਿੜ ਵਿਚਾਰ ਕਰ ਯੋਂ ਕਰ ਉਰ ਆਪੂ, ਇਸ ਤਰ੍ਹਾਂ ਕਹਿੰਦੇ ਆਪਣੇ ਹਿਰਦੇ ਵਿੱਚ ਪੱਕਾ ਵਿਚਾਰ ਕਰਕੇ ਲੱਗੇ ਉਹ ਕਰਨ ਤਪ ਸਹਿਤ ਸੰਤਾਪ। ਇਹ ਭਾਈ ਬਾਲਾ ਜੀ ਬਹੁਤ ਦੁਖੀ ਹੋ ਕੇ ਬਹੁਤ ਔਖਾ ਹੋ ਕੇ ਫਿਰ ਮੇਰਾ ਪਿਓ ਤਪ ਕਰਨ ਲੱਗ ਪਿਆ। ਮੰਦਰ ਗਿਰ ਦਰੋਣੀ ਪਰ ਠੰਡ ਚਲ ਪਹਾੜ ਹੈ ਨਾ ਉਹਦੇ, ਕਹਿੰਦੇ ਚੋਟੀ ਤੇ ਜਾ ਖੜਿਆ। ਮਹਾ ਉਗਰ ਤਪਸੋਂ ਹਿਤ ਬਾਡਾ, ਜਿਹੜਾ ਸਖਤ ਤਪ ਹੈ ਉਹਦੇ ਵਿੱਚ ਇਹਦਾ ਹਿਤ ਵਧਿਆ। ਫਿਰ ਉਰਦ ਬਾਹ ਜਟਾ ਸਮ ਭਾਨ, ਮੇਰੇ ਪਿਓ ਨੇ ਤਪ ਕਰਨ ਵਾਸਤੇ ਕਹਿੰਦੇ ਉੱਚੀ ਨੂੰ ਬਾਂਹ ਕਰ ਲਈਆਂ ਤੇ ਇਸ ਤਰ੍ਹਾਂ ਕਹਿੰਦੇ ਸਿਰ ਦੀਆਂ ਜਿਹੀਆਂ ਜਟਾ ਸਮਾਨ ਸੂਰਜ ਦੇ ਸਮਾਨ ਚਮਕ ਦਈਆਂ। ਛਿਤ ਪਰ ਪੱਗ ਅੰਗੁਸ਼ਟ ਟਿਕਾਨਾ, ਧਰਤੀ ਉੱਪਰ ਸਿਰ ਪੈਰ ਦਾ ਅੰਗੂਠਾ ਜਿਹਾ ਹੀ ਟਿਕਾਇਆ, ਅੰਗੂਠੇ ਤੇ ਭਾਰੀ ਖੜੋਤਾ ਤਾਂ ਨੂੰ ਬਾਂਹ ਕਰਕੇ। ਤੇਹ ਅਲੰਬ ਠਾਡੋਂ ਕਿਤ ਕਾਲਾ, ਇਸ ਤਰ੍ਹਾਂ ਅੰਗੂਠੇ ਦੇ ਪਾਰ ਕਹਿੰਦੇ ਕਿਤਨਾ ਸਮਾਂ ਮੇਰਾ ਪਿਓ ਖੜੋਤਾ ਰਿਹਾ ਤਪ ਕਰਨ ਲਈ। ਕੀਨ ਕਠਨ ਤਪ ਜਬ ਹੈ ਵਿਸਾਲਾ, ਭਾਈ ਬਾਲਾ ਜੀ ਇਸ ਤਰ੍ਹਾਂ ਮਦਾਚ ਪਹਾੜ ਦੇ ਅੰਗੂਠੇ ਦੇ ਭਾਰ ਹੋ ਕੇ ਜਿਸ ਵੇਲੇ ਮੇਰੇ ਪਿਓ ਨੇ ਬੜਾ ਤਕੜਾ ਕਠਨ ਤਪ ਕੀਤਾ, ਜੱਟ ਤੇ ਅਗਨ ਧੂਮ ਪ੍ਰਕਾਸ਼ ਪਿਓ ਦੀਆਂ ਜੜਾਂ ਦੇ ਵਿੱਚ ਜਟਾਂ ਦੇ ਵਿੱਚ ਅਗਨੀ ਦੇ ਵਿੱਚੋਂ ਧੂੰਆਂ ਚ ਨਿਕਲਿਆ। ਪਸਰ ਪਰਿਓ ਸੋ ਚੌਹ ਦਿਸ਼ ਪਾਸਾ, ਕਹਿੰਦੇ ਚਾਰ ਛਪੇਰੇ ਬੜਾ ਭਾਰੀ ਧੂੰਏ ਧੂੰਆਂ ਫੈਲ ਪਿਆ। ਅਦ ਊਰਦ ਸਭ ਜਗਤ ਮਝਾਰੀ, ਉਹ ਜਿਹੜਾ ਧੂੰਆਂ ਸੀ ਹੇਠਾਂ ਵੀ ਉੱਪਰ ਕੀ ਸਾਰੇ ਸੰਸਾਰ ਦੇ ਵਿੱਚ। ਤੇਹ ਤੇ ਵਿਆਕੁਲ ਸੁਰ ਨਰ ਝਾਰੀ, ਧੂੰਏ ਕਰਕੇ ਜਿੰਨੇ ਸਮੂਹ ਦੇਵ ਤੇ ਵਿਆਕੁਲ ਹੋ ਗਏ ਘਬਰਾ ਗਏ। ਸ਼ੁਭਤ ਸਿੰਧ ਤਾਂ ਰਾਗਣ ਗਿਰਹੀ, ਹੋਰ ਤਾਂ ਹੋਰ ਕੀ ਸਮੁੰਦਰ ਵਿੱਚ ਵੀ ਕਹਿੰਦੇ ਉਹ ਇਸੇ ਤਰ੍ਹਾਂ ਤੂਫਾਨ ਆ ਗਏ ਤੇ ਜਿਹੜੇ ਤਾਰੇ ਉਹ ਵੀ ਡਿੱਗ ਰਹੇ ਆਕਾਸ਼ ਵਿੱਚੋਂ। ਦੋਹ ਦਿਸ਼ ਪਰਲੇ ਜਵਾਲ ਜਨ ਜਰਹੀ, ਤਰਫਾਂ ਦੇ ਵਿੱਚ ਪਰਲੋਂ ਆ ਗਈ, ਜਾਣੀ ਅੱਗ ਹੀ ਬਲ ਰਹੀ, ਅੱਗ ਹੀ ਲਾਟਾਂ ਕਰ ਰਹੀ ਹੈ। ਦੀਪ ਸਹਿਤ ਛੇ ਛਿਤ ਸਰਬ ਵਿਸਾਲਾ, ਭਾਈ ਬਾਲਾ ਜੀ ਸੱਤ ਦੀਪਾਂ ਦੇ ਸਹਿਰ ਜਿੰਨੀ ਸਾਰੀ ਧਰਤੀ ਹੈ। ਸੈਲ ਸੰਪੂਰਨ ਭਾ ਭੂ ਚਾਲਾ, ਪਹਾੜ ਪੂੜ ਹੈ ਸਾਰਿਆਂ ਵਿੱਚ ਕਹਿੰਦੇ ਭੂਚਾਲ ਸ਼ੁਰੂ ਹੋ ਗਿਆ ਹੈ। ਵੱਡੋ ਤਰਾਸ ਧਰ ਉਰ ਸੁਰ ਸਾਰੇ, ਉਸ ਵੇਲੇ ਜਿੰਨੇ ਦੇਵਤੇ ਸੀ ਸਾਰੇ ਦੇ ਵਿੱਚ ਬਹੁਤਾ ਡਰ ਪੈ ਧਾਰ ਕੇ ਕਮਲਾਸਨ ਕੇ ਪਾਸ ਪਧਾਰੇ। ਭਾਈ ਬਾਲਾ ਜੀ ਫਿਰ ਜਿਹੜਾ ਬ੍ਰਹਮਾ ਸੀ ਨਾ ਜਿੱਥੇ ਬ੍ਰਹਮ ਲੋਕ ਵਿੱਚ ਬੈਠਾ ਉੱਥੇ ਗਏ ਦੇਵਤੇ। ਬੰਧਨ ਕਾਰਨਿਜ ਬੇਨੈ ਸੁਣਾਈ, ਦੇਵਤਿਆਂ ਨੇ ਨਮਸਕਾਰ ਕਰਕੇ ਆਪਣੀ ਬੇਨਤੀ ਸੁਣਾਈ। ਕਸ ਨਚਿੰਤ ਤੁਮ ਲੋਕਨ ਰਾਈ, ਲੋਕਾਂ ਦੇ ਰਾਜਾ ਬ੍ਰਹਮਾ ਜੀ ਕਿਸ ਤਰ੍ਹਾਂ ਤੁਸੀਂ ਬੇਚਿੰਤ ਹੋਏ ਬੈਠੇ ਹੋ। ਹਰ ਨਾਖਸ਼ ਤਪ ਕਰਤ ਕਠੋਰਾ, ਜਿਹੜਾ ਹਰ ਨਾਖਸ਼ ਹੈ ਉਹ ਤਾਂ ਬੜਾ ਸਖਤ ਤਪ ਕਰ ਰਿਹਾ ਹੈ। ਜਗ ਮਹਿ ਭੈ ਪਸਰਿਓ ਚਹੁ ਓਰਾ, ਇਸ ਕਰਕੇ ਉਹਦੇ ਤਪ ਕਰਕੇ ਸੰਸਾਰ ਦੇ ਵਿੱਚ ਚਾਰ ਛਪੇਰੇ ਭੈ ਫੈਲ ਗਿਆ ਹੋਇਆ। ਇੱਕ ਛਿਨ ਧੀਰ ਨ ਰਹਿਤ ਹਮਾਰੀ, ਹੇ ਬ੍ਰਹਮਾ ਜੀ ਸਾਡੇ ਅੰਦਰ ਤਾਂ ਇੱਕ ਛਿਨ ਮਾਤਰ ਵੀ ਧੀਰਜ ਨਹੀਂ ਰਹਿ ਰਹੀ, ਅਸੀਂ ਡਾਵਾਂ ਡੋਲ ਹੋ ਰਹੇ। ਤੇਹ ਉਪਛਨ ਕੋ ਕਰ ਹੋ ਵਿਚਾਰੀ, ਉਹਦਾ ਜਿਹੜਾ ਕਹਿੰਦੇ ਨਿਵਿਰਤੀ ਵਾਸਤੇ ਕੋਈ ਨਾ ਕੋਈ ਸੋਚ ਵਿਚਾਰ ਕਰੋ ਜੀ। ਲੋਕ ਤੁਮਾਰਨ ਨਾ ਸਹ ਜਾਵਦ, ਬ੍ਰਹਮਾ ਜੀ ਜਿੰਨਾ ਤੇਰ ਤੁਹਾਡਾ ਬ੍ਰਹਮ ਲੋਕ ਨੀ ਨਾ ਨਾਸ ਹੋ ਜਾਂਦਾ ਖਤਮ ਹੋ ਜਾਂਦਾ। ਆਪ ਉਪਾਏ ਕਰਹੋ ਕੋ ਤਾਵਦ, ਪਹਿਲਾਂ ਪਹਿਲਾਂ ਕੋਈ ਆਪਣਾ ਬਚਾਰਾ ਉਪਰਾਲਾ ਹੀਲਾ ਕਰ ਲੋ ਜੀ ਤੁਸੀਂ। ਹਮ ਸੁਧ ਸੁਣੀ ਕਾਨ ਜਗ ਮਾਹੂ, ਅਸੀਂ ਤਾਂ ਕਹਿੰਦੇ ਸੰਸਾਰ ਦੇ ਵਿੱਚ ਲੋਕਾਂ ਤੋਂ ਇਹ ਕੰਨ ਵਿੱਚ ਗੱਲਬਾਤ ਸੁਣੀ ਖਬਰ ਸੁਣੀ। ਲੇਨ ਬ੍ਰਹਮਪੁਰ ਕੀ ਤੇ ਚਾਹੋ, ਜਿਹੜਾ ਹਰਨਾਖਸ਼ ਆਇਆ ਉਹ ਕਹਿੰਦਾ ਵੀ ਮੈਂ ਬ੍ਰਹਮਾ ਦੀ ਪੂਰੀ ਬ੍ਰਹਮ ਲੋਕ ਲੈ ਲੈਣਾ, ਉੱਥੇ ਮੈਂ ਬੈਠਣਾ ਹੈ, ਪਾਪ ਪੁੰਨ ਕੋ ਭੇਦ ਮਿਟਾਊਂ, ਉੱਥੇ ਬੈਠ ਕੇ ਨਾ ਬ੍ਰਹਮ ਲੋਕ ਵੀ ਜਿਹੜਾ ਪਾਪ ਕੀ ਹੁੰਦਾ ਪੁੰਨ ਹੁੰਦਾ ਇਹਦਾ ਦੇਖਾ ਜਾ, ਮੈਂ ਖਤਮ ਕਰ ਦੇਣਾ, ਕਹਿ ਦੇਣਾ ਵੀ ਪਾਪ ਪੁੰਨ ਕੋਈ ਨੀ ਹੁੰਦਾ ਹੈ, ਅਪਰ ਰੀਤ ਜਗ ਬੀਚ ਚਲਾ, ਸੰਸਾਰ ਦੇ ਵਿੱਚ ਹੋਰ ਹੀ ਰੀਤੀ ਚਲਾਊਂਗਾ ਮੈਂ, ਅਸ ਪ੍ਰਕਾਰ ਜੋ ਹੋਏ ਕਦਾਪੀ। ਬ੍ਰਹਮਾ ਜੀ ਜੇ ਇਸ ਤਰ੍ਹਾਂ ਕਦੇ ਹੋ ਗਈ ਗੱਲ, ਮਿਟੇ ਬੇਦ ਬਿਦ ਪੁੰਨ ਰੂਪਾਪੀ, ਔਰ ਫਿਰ ਬੇਦਾਂ ਦੀ ਮਰਜ਼ਾਦਾ ਖਤਮ ਹੋ ਜੂ, ਪਾਪ ਤੇ ਪਾਪ ਜਿਹੜੇ ਪੁੰਨ ਇਹ ਵੀ ਸਭ ਮਿਟ ਜਾਣਗੇ, ਚੱਲਣਾ ਨਹੀਂ ਇਹ ਪਤਾ ਵੀ ਪੁੰਨ ਹੁੰਦਾ ਤੇ ਕੀ ਪਾਪ ਹੁੰਦਾ ਹੈ। ਅਬ ਜਸ ਉਚਿਤ ਆਪ ਤਸ ਕਰੀਏ, ਇਸ ਕਰਕੇ ਬ੍ਰਹਮਾ ਜੀ ਹੁਣ ਜਿਸ ਤਰ੍ਹਾਂ ਤੁਸੀਂ ਯੋਗ ਦੇਖਦੇ ਉਸ ਤਰ੍ਹਾਂ ਦਾ ਕੋਈ ਉਪਰਾਲਾ ਹੀਲਾ ਕਰ ਖਰਾ ਲਈਏ, ਨਾਥ ਜਗਤ ਸੰਕਟ ਪਰ ਹਰੀਏ, ਇਹ ਸਾਡੇ ਮਾਲਕ ਦੇਵਤਿਆਂ ਦੇ ਬ੍ਰਹਮਾ ਜੀ ਸੰਸਾਰ ਦੇ ਦੁੱਖ ਨੂੰ ਨਾਸ ਕਰ ਦਈਏ। ਗੋਦਵਿਜ ਧੇਨ ਜਸੰਤ ਮਹਾਨਾ, ਗੁਆ ਬ੍ਰਹਮਣ ਹੋਰ ਜਿਹੜੇ ਕੋਈ ਧਰਤੀ ਹੈ ਸਾਧੂ ਮਹਾਤਮਾ ਜਿਹੜੇ ਹਨ, ਕਰਨ ਹਾਰ ਸਭ ਕੇ ਕਲਿਆਣ, ਹੇ ਬ੍ਰਹਮਾ ਜੀ ਤੁਸੀਂ ਸਾਰਿਆਂ ਦੀ ਕਲਿਆਣ, ਸਾਰਿਆਂ ਨੂੰ ਰਾਜੀ ਖੁਸ਼ ਕਰਨ ਵਾਲੇ, ਸੁਖੀ ਕਰਨ ਵਾਲੇ, ਸਗਰੇ ਕਰਮ ਧਰਮ ਕੇ ਸੇਤੂ, ਜਿੰਨੇ ਕਹਿੰਦੇ ਸਾਰੇ ਕਰਮ ਧਰਮ ਹੈ ਉਹਨਾਂ ਦੇ ਤੁਸੀਂ ਪੁਲ ਵਾਂਗ ਸਹਾਰਾ ਹੋ, ਤੁਮ ਭੂਤਨ ਕੇ ਕਰਤਾ ਹੇਤੂ, ਤੁਸੀਂ ਜਿੰਨੇ ਸੰਸਾਰ ਦੇ ਉੱਪਰ ਭੂਤ ਕੀਏ ਜੀਵ ਉਹਨਾਂ ਦਾ ਹਿਤ ਕਰਨ ਵਾਲੇ, ਉਹਨਾਂ ਨੂੰ ਸੁਖੀ ਕਰਨ ਵਾਲੇ ਹੋ। ਸੁਣ ਬਿਰੰਚ ਅਮਰਨ ਕੀ ਬਾਣੀ, ਭਾਈ ਬਾਲਾ ਜੀ ਇਸ ਤਰ੍ਹਾਂ ਕਹਿੰਦੇ ਦੇਵਤਿਆਂ ਦੀ ਜਿਹੜੀ ਬਾਣੀ ਗੱਲ ਕਹੀ ਸੀ ਉਹ ਬ੍ਰਹਮਾ ਨੇ ਸੁਣੀ, ਨਿਜ ਹਿਤ ਕੀ ਲੱਖ ਕਰ ਸਨਮਾਨੀ, ਆਪਣੇ ਭਲੇ ਦੀ ਜਾਣ ਕਰਕੇ ਉਹਨਾਂ ਦਾ ਸਨਮਾਨ ਕੀਤਾ ਵੀ ਤੁਸੀਂ ਠੀਕ ਕਹਿ ਰਹੇ ਹੋ। ਗਮਨਿਓ ਦੈਤ ਰਾਜ ਕੇ ਪਾਸਾ, ਕਹਿੰਦੇ ਜਿਹੜਾ ਬ੍ਰਹਮਾ ਸੀ ਮੇਰੇ ਜਿੱਥੇ ਮੇਰਾ ਬਰਾਤ ਪਹਾੜ ਉੱਪਰ ਪਿਓ ਦੈਂਤ ਤਪ ਕਰਿਆ ਸੀ ਉਹਦੇ ਕੋਲ ਚਲਿਆ ਗਿਆ, ਕਰਤ ਕਠਨ ਥੋ ਤਪ ਜਿਹੇ ਆਸਾ, ਜਿੱਥੇ ਕਹਿੰਦੇ ਜਿਸ ਤਰਫ਼ ਕਹਿੰਦੇ ਬਹੁਤ ਕਰੜਾ ਉਹ ਸਖ਼ਤ ਤਪ ਕਰ ਰਿਹਾ, ਸੋ ਤੇ ਹਠਾਨਹ ਦੇਤ ਦਿਖਾਈ, ਜਿੱਥੇ ਮੇਰਾ ਪਿਓ ਕਹਿੰਦੇ ਤਪ ਕਰ ਰਿਹਾ ਸੀ ਉਸ ਸਥਾਨ ਤੇ ਉਹ ਦਿਖਾਲੀ ਨੀ ਦੇ ਰਿਹਾ ਸੀ, ਤ੍ਰਿਣ ਤਾਰ ਲਤਾ ਦੇਹ ਸਭ ਛਾਈ, ਉਹਦੇ ਸਰੀਰ ਤੇ ਜਿਹੜੀਆਂ ਘਾਹ ਹੋਰ ਬੇਲਾਂ ਤੇ ਬਿਰਸ਼ ਬੁਰਸ਼ ਕਹਿੰਦੇ ਉਹਦੇ ਨਾਲ ਟਕਿਆ ਪਿਆ ਸੀ ਉਹਦਾ ਸਰੀਰ, ਭੇਦ ਸਰੀਰ ਕੁਸ਼ਾ ਕੋ ਬਿਆਹੂ, ਜਿਹੜੀ ਦਬ ਜੀ ਸਮੂਹ ਨੇ ਸਰੀਰ ਨੂੰ ਕਹਿੰਦੇ ਬਿਨਿਆ ਪਿਆ ਸੀ ਵਿੱਚ ਦਬ ਜੀ ਉੱਗੀ ਪਈ ਸੀ, ਬਿਨ ਬ੍ਰਿਸ਼ ਕੇ ਖਰੇ ਸਮਾਹੂ, ਹੋਰ ਕਹਿੰਦੇ ਬਾਂਸਾਂ ਦੇ ਦਰਖਤ ਉੱਥੇ ਬੇਅੰਤੀ ਖੜੋਤੇ ਰੇ ਇਰਦ ਗਿਰਦ, ਬਾਂਬੀ ਜਿਹ ਕੇ ਤਨ ਚੋਂ ਹੋ ਰੇ, ਇਸ ਮੇਰੇ ਪਿਓ ਦੇ ਸਰੀਰ ਦੇ ਚਾਰ ਛਪੇਰੇ ਕਹਿੰਦੇ ਜਿਵੇਂ ਸੱਪਾਂ ਦੀਆਂ ਬਰਮੀਆਂ ਖੁੱਡਾਂ ਜੀਆਂ ਹੁੰਦੀਆਂ, ਸਿਉਂਕ ਦੀਆਂ ਹੁੰਦੀਆਂ ਮਿੱਟੀ ਦੀਆਂ ਉੱਚੀਆਂ, ਕਹਿੰਦੇ ਡੇਰੀਆਂ ਜੀਆਂ ਬਣੀਆਂ ਬਰਮੀਆਂ, ਅਸਥ ਮਾਤਰ ਰਹਿ ਗਏ ਤੇ ਜੋਰੇ, ਇਹਨਾਂ ਮੇਰੇ ਤਿਓ ਨੇ ਤਪ ਕੀਤਾ, ਕਹਿੰਦੇ ਸਿਰਫ ਜਿਹੜਾ ਸਰੀਰ ਸੀ ਹੱਡੀਆਂ ਮਾਤਰੀ ਰਹਿ ਗਿਆ, ਜੋੜ ਜਿਹੀ ਦੇਖਦੇ ਸੀ, ਤੁਚਾ ਮੇਦ ਸ਼੍ਰੋਣਤ ਪੁੰਨ ਮਾਸੂ, ਸਰੀਰ ਦੇ ਵਿੱਚ ਜਿਹੜੀ ਕੋਈ ਚਮੜੀ ਜੀ ਹੈ, ਮਿੱਝ ਹੈ, ਲਹੂ ਹੈ, ਪੁਨਾ ਮਾਸ ਹੈ, ਭਖ ਕੀ ਸਭ ਪਪੀਲਕਾ ਤਾਸੂ, ਮੇਰੇ ਸਰੀਰ ਦੇ ਪਿਓ ਦੇ ਸਰੀਰ ਵਿੱਚ ਜਿੰਨੀਆਂ ਸੀ ਕੀੜੀਆਂ ਸਭ ਮਾਸੂਮ ਵਿੱਚ ਮੁਜ ਖੂਨ ਖਾ ਖੂ ਪੀ ਗਈਆਂ ਸੀ, ਯੋਂ ਬਾਂਬੀ ਤ੍ਰਿਣ ਮਾਹੇ ਪ੍ਰਕਾਸ਼ੇ, ਇਸ ਤਰ੍ਹਾਂ ਕਹਿੰਦੇ ਮੇਰੇ ਪਿਓ ਦਾ ਸਰੀਰ ਬਰਮੀਆਂ ਦੇ ਵਿੱਚ ਕਹਿੰਦੇ ਪ੍ਰਕਾਸ਼ ਦਾ ਚਮਕਦਾ, ਮਨ ਹੋ ਮੇਘ ਮੈਂ ਦਿਨ ਕਰ ਪਾਸਾ, ਕਾਲੇ ਚੀਲਿਆਂ ਵੇ ਜਿਵੇਂ ਕਹਿੰਦੇ ਬੱਦਲਾਂ ਦੇ ਵਿੱਚ ਸੂਰਜ ਪ੍ਰਤੀਤ ਹੁੰਦਾ ਹੈ ਉਹ ਚਮਕਦਾ ਹੈ, ਤਪ ਕਠਨੀ ਅਵ ਲੋਕ ਵਿਧਾਤਾ, ਬ੍ਰਹਮਾ ਨੇ ਮੇਰੇ ਪਿਓ ਦਾ ਕਹਿੰਦੇ ਕਿਹੋ ਜਿਹਾ ਕਠਨ ਤਪ ਦੇਖ ਬਿਸਮਿਓ ਹਿਰਦੈ ਨਾ ਕੱਛ ਕਿਹ ਜਾਤਾ, ਹਿਰਦੇ ਵਿੱਚ ਅਚਰਜ ਹੋ ਗਿਆ ਕੁਝ ਜਾਣਿਆ ਨਾ ਕਿਹਾ, ਉੱਚੇ ਸੁਰ ਸੋਂ ਗਿਰਾ ਉਚਾਰੀ, ਭਾਈ ਬਾਲਾ ਜੀ ਫਿਰ ਬ੍ਰਹਮਾ ਨੇ ਉੱਚੀ ਆਵਾਜ਼ ਨਾਲ ਇਉਂ ਕਹਿੰਦੇ ਬਚਨ ਕਿਹਾ, ਉਠ ਸੁਤ ਜਗੇ ਸੁਕ੍ਰਿਤ ਫਲ ਭਾਰੀ। ਏ ਮੇਰੇ ਸੁਪੁੱਤਰ ਹਰਨਾਸ਼, ਉਠ ਖੜ ਤੂੰ ਤੇਰੇ ਭਾਰੀ, ਜਿਹੜੇ ਪੁੰਨ ਰੂਪ ਹੈ ਕਰਮ ਜਾਗ ਪਏ। ਪੂਰਬ ਤਪ ਨਾ ਕੀਨ ਅਸ ਕਾਹੀ। ਏ ਹਰਨਾਕਸ਼ ਮੇਰੇ ਪੁੱਤਰ, ਪਹਿਲਾਂ ਤਾਂ ਇਸ ਤਰ੍ਹਾਂ ਦਾ ਤਪ ਕਿਸੇ ਨੇ ਅੱਜ ਤੱਕ ਕੀਤਾ ਹੀ ਨਹੀਂ ਆ। ਆਗੇ ਕੋ ਨਾ ਕਰੈ ਜਗ ਮਾਹੀ। ਇਸ ਸੰਸਾਰ ਦੇ ਵਿੱਚ ਅੱਗੇ ਵਾਸਤੇ ਤੇਰੇ ਵਾਂਗ ਕੋਈ ਹੋਰ ਤਪ ਨਹੀਂ ਕਰ ਸਕੇਗਾ। ਦਿਵੇ ਬਰਖ ਸਤ ਨੀਰ ਬਹੀਨਾ। ਕਹਿੰਦੇ ਪਾਣੀ ਪੀਤੇ ਤੋਂ ਬਗੈਰ ਜਿਹੜਾ ਦਿਵ ਸਾਲ ਹੈ ਸੌ, ਉਹ ਤੂੰ ਤਪ ਕੀਤਾ ਹੈ। ਆ ਜਿਹੜਾ ਮਾਤ ਲੋਕ ਦਾ ਜਿਹੜੇ 15 ਦਿਨ ਹੈ, ਇਹ ਸਵਰਗ ਲੋਕ ਦੇ ਵਿੱਚ ਇੱਕ ਦਿਨ ਬਣ ਜਾਂਦਾ ਹੈ। ਇਸੇ ਤਰ੍ਹਾਂ 15 ਦਿਨ ਰਾਤ ਹੋਵੇ ਉਹ ਇੱਕ ਰਾਤ ਹੁੰਦੀ ਹੈ। ਬਦੀ ਸੁਦੀ ਜਿਹੜਾ ਪੱਖ ਹੈ, ਜਿੰਨਾ ਚਿਰ ਚਾਨਣਾ ਪੱਖ ਹੈ, ਇਹ 15 ਦਿਨ ਇੱਥੇ ਰਹਿੰਦਾ, ਉੱਥੇ ਦੇਵਤਿਆਂ ਦੇ ਹਿਸਾਬ ਨਾਲ ਇੱਕ ਦਿਨ ਬਣਦਾ ਹੈ। ਯਾਨੀ ਇੱਕ ਮਹੀਨੇ ਦਾ ਦਿਨ ਅਤੇ ਰਾਤ ਦੇਵਤਿਆਂ ਦੀ ਗਿਣਤੀ ਅਨੁਸਾਰ ਇੱਧਰ ਸਾਲ ਹੋ ਜਾਂਦਾ ਹੈ ਅਤੇ ਉੱਧਰ ਉਹਨਾਂ ਦਾ ਇੱਕ ਦਿਨ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਜਿਹੜੇ ਉਹਨਾਂ ਦੇ ਉੱਧਰ 12 ਦਿਨ ਦੇਵਤਿਆਂ ਦੇ, ਇੱਧਰ 12 ਸਾਲ, ਇਸ ਤਰ੍ਹਾਂ ਜਿਹੜੀ ਇਹਨਾਂ ਦੀ ਹਿਸਾਬ ਕਿਤਾਬ ਦਿਨਾਂ ਦੀ ਗਿਣਤੀ ਹੈ। ਅਤੇ ਇਸੇ ਤਰ੍ਹਾਂ ਫਿਰ ਜਿਹੜਾ ਬ੍ਰਹਮਾ ਦਾ ਦਿਨ ਅਤੇ ਰਾਤ ਉਹ ਤਾਂ ਬਹੁਤ ਵੱਡਾ ਹੈ। ਉਹ ਤਾਂ ਹੀ ਆ ਜਿਹੜੇ ਚਾਰ ਯੁੱਗ ਹੈ ਇਹਨਾਂ ਦੀ ਜਿਹੜੀ ਉਮਰ ਹੈ, ਇਹਨਾਂ ਦੇ ਸਾਲ ਹੈ, ਬਹੁਤ ਤਕੜੇ ਹੈ। ਉਹ ਜਾਣੀ 17,28,000 ਵਰਿਆਂ ਦਾ ਸਤਯੁਗ ਦਾ ਸਮਾਂ ਹੈ। ਫਿਰ 12,96,000 ਵਰੇ ਨੇ। ਅੱਗੇ ਜਿਹੜਾ ਦੁਆਪਰ ਹੈ 8,64,000 ਵਰਿਆਂ ਦਾ, ਅਤੇ 4,32,000 ਕਲਯੁਗ ਦੇ ਸਾਲ ਨੇ। ਇਹ ਸਾਰੇ ਹੋ ਜਾਂਦੇ 43,20,000। ਇਸ ਤਰ੍ਹਾਂ ਇਹ ਇੱਕ ਯੁੱਗ ਦੀ ਚੌਂਕੜੀ ਹੋ ਗਈ, ਚਾਰੇ ਯੁੱਗਾਂ ਦੀ ਇੱਕ ਚੌਂਕੜੀ ਹੋ ਗਈ। ਇਹ ਇੱਕ ਇੱਕ ਜਿਹੜੀ ਚੌਂਕੜੀ ਨਾ, ਚਾਰ ਚੁਰਾਂ ਯੁੱਗਾਂ ਦੀ, ਫਿਰ 1,000 ਵਾਰੀ ਬੀਤੇ ਅਤੇ ਫਿਰ ਕਿਤੇ ਜਾ ਕੇ ਬ੍ਰਹਮਾ ਦਾ ਇੱਕ ਦਿਨ ਬਣਦਾ ਹੈ। ਇਸ ਤਰ੍ਹਾਂ ਹੀ 1,000 ਵਾਰੀ ਇਹ ਜਿਹੜੀ ਇਹ ਚੌਂਕੜੀ ਹੈ, ਫਿਰ ਵੀ ਜੇ ਫਿਰ ਬ੍ਰਹਮਾ ਦੀ ਰਾਤ ਬਣਦੀ ਹੈ। ਇਸ ਤਰ੍ਹਾਂ ਮਹੀਨੇ ਬਣਦੇ ਉਹ ਗਿਣ ਕੇ, ਫਿਰ ਕਿਤੇ ਸਾਲ ਬਣਦਾ, ਫਿਰ 100 ਸਾਲ ਹੁੰਦਾ ਹੈ। ਥੋੜ੍ਹਾ ਜਿਹਾ ਜਾਣੀ ਹੇਠਾਂ ਡਾਕਟਰ ਵੀਰ ਸਿੰਘ ਜੀ ਨੇ ਲਾ ਕੇ ਦੱਸਿਆ, ਬਿੰਦੀਆਂ ਸਿਫਰਾਂ ਜੀਆਂ, ਅਤੇ ਉਹ ਬਣ ਜਾਂਦਾ ਜਾਣੀ ਦਿਵ ਸਾਲ 31,10,000,40,000 crore। ਇੱਕ ਦਾ ਇੰਨਾ ਇੰਨਾ ਜਾਣੀ ਸਾਲ ਬਣਦਾ ਹੈ। ਵੀ ਇਸ ਤਰ੍ਹਾਂ ਕਹਿੰਦੇ ਵੀ ਤੂੰ ਇਹ 100 ਸਾਲ ਤੱਕ ਪਾਣੀ ਪੀਤੇ ਤੋਂ ਬਗੈਰ ਤਪ ਕੀਤਾ ਹੈ। ਇਹ ਅਤ ਉਪਮਾ ਅਲੰਕਾਰ ਨੂੰ ਵਿਦਵਾਨਾਂ ਨੇ ਕਿਹਾ ਹੈ ਵੀ ਕਿਸੇ ਦੀ ਮਹਿਮਾ ਕਰਨ ਵਾਸਤੇ ਉਹ ਭਾਵੇਂ ਉਹ ਹੋਵੇ ਨਾ ਹੋਵੇ, ਤਾਂ ਵੀ ਉਹਦੀ ਮਹਾਨਤਾ ਕਹਿਣ ਵਾਸਤੇ ਉਹ ਕਹਿ ਦੇਣਾ ਉਹਨੂੰ ਵਿਦਵਾਨ, ਕਿਉਂ ਕਹਿੰਦੇ ਨਹੀਂ ਵੀ ਇਹ ਨਹੀਂ, ਵੀ ਇਹ ਗੱਪ ਨਹੀਂ, ਇਹ ਝੂਠ ਨਹੀਂ, ਇਹ ਅਤ ਉਪਮਾ ਅਲੰਕਾਰ ਵਿੱਚ ਉਹਦੀ ਮਹਾਨਤਾ ਜਣਾਉਣ ਵਾਸਤੇ ਕਿਹਾ ਹੈ। ਭਾਵ ਹੈ ਵੀ ਬਹੁਤਾ ਸਮਾਂ ਤਪ ਕੀਤਾ, ਗਲਤ ਇੰਨੀ ਹੈ। ਵੱਤ ਅਲੰਕਾਰ ਵਿੱਚ ਵੀ ਤੂੰ ਦਿਵ ਜਿਹੜਾ ਸਾਲ ਹੈ ਉਹ ਹਿਸਾਬ ਨਾਲ ਤੂੰ 100 ਸਾਲ ਤਪ ਕੀਤਾ ਹੈ। ਪ੍ਰਾਨ ਰੱਖੇ ਬਿਨ ਆਸਨ ਪ੍ਰਵੀਨਾ। ਐਵੇਂ ਸਿਆਣੇ ਹਰਨਾਕਸ਼, ਤੂੰ ਕਹਿੰਦੇ ਭੋਜਨ ਛਕੇ ਤੋਂ ਬਗੈਰ ਦਿਵ ਵਰਖ ਦੇ 100 ਸਾਲ ਅਨੁਸਾਰ ਤੂੰ ਪ੍ਰਾਣ ਰੱਖੇ ਹੈ ਸਰੀਰ ਵਿੱਚ। ਤਪ ਆਵ ਲੋਕ ਕਠਨ ਵੱਡ ਤੇਰੋ। ਤੇਰਾ ਵੀ ਬੜਾ ਭਾਰੀ ਏ ਸਖਤ ਤਪ ਦੇਖ ਕੇ। ਹਿਰਦੈ ਰਹਿ ਨ ਧੀਰਜ ਮੇਰੋ। ਮੇਰਾ ਵੀ ਹਿਰਦੇ ਵੀ ਧੀਰ ਨਹੀਂ ਰਹਿ ਗਿਆ, ਮੈਂ ਵੀ ਘਬਰਾ ਰਿਹਾ ਵੀ ਇੰਨਾ ਸਮਾਂ ਤਾਂ ਮੈਂ ਬ੍ਰਹਮੇ ਨੇ ਵੀ ਨਹੀਂ ਤਪ ਕੀਤਾ। ਤਪ ਪ੍ਰਭਾਵ ਤੇ ਜੀਤਾ ਮੋਹੀ। ਹਰਨਾਕਸ਼, ਤਪ ਦੇ ਪ੍ਰਭਾਵ ਨਾਲ, ਪ੍ਰਤਾਪ ਨਾਲ ਮੈਨੂੰ ਜਿੱਤ ਲਿਆ, ਮੈਨੂੰ ਬਸ ਕਰ ਲਿਆ। ਉਠ ਜਾ ਚਾਹ ਬੰਸ਼ਤ ਦਿਓ ਤੋ ਹੀ, ਹੇ ਪੁੱਤਰ ਹਰਨਾਕਸ਼ ਉਠ, ਜੋ ਮੰਗੇਗਾ ਉਹੀ ਮੈਂ ਤੈਨੂੰ ਦੇ ਦਿਆਂਗਾ। ਲਖ ਅਮੋਗ ਮਮ ਦਰਸ਼ਨ ਜੋਈ, ਹੇ ਵੇਈ ਹਰਨਾਕਸ਼ ਮੇਰਾ ਜਿਹੜਾ ਬ੍ਰਹਮੇ ਦਾ ਦਰਸ਼ਨ ਹੈ ਇਹ ਕਹਿੰਦੇ ਅਮੋਗ ਹੈ, ਮੇਰਾ ਦਰਸ਼ਨ ਕੀਤਾ ਦਰਸ਼ਨ ਖਾਲੀ ਨਹੀਂ ਜਾਂਦਾ ਹੈ। ਦਿਓ ਅਦਿਓ ਵਸਤ ਜੋ ਹੋਈ, ਜਿਹੜੀ ਵਸਤੂ ਨਹੀਂ ਦੇਣ ਵਾਲੀ ਹੈ ਹਰਨਾਕਸ਼ ਅੱਜ ਮੈਂ ਤੈਨੂੰ ਦੇ ਦਿਆਂਗਾ। ਅਸ ਕਹਿ ਤਿੰਨ ਤਨ ਤੇ ਤ੍ਰਿੰਨ ਟਾਰੇ, ਹੇ ਭਾਈ ਬਾਲਾ ਜੀ ਇਸ ਤਰ੍ਹਾਂ ਬ੍ਰਹਮਾ ਨੇ ਮੇਰੇ ਪਿਓ ਨੂੰ ਕਹਿ ਕੇ ਫਿਰ ਮੇਰੇ ਪਿਓ ਦੇ ਸਰੀਰ ਉੱਪਰ ਜਿਹੜੇ ਕਾ ਹੋਰ ਜਿਹੜੇ ਬਿਰਸ਼ ਹੋਰ ਦਬ ਜੀ ਉੱਚੀ ਖੜੋਤੀ ਹੈ ਕਹਿੰਦੇ ਨੂੰ ਪਾਸੇ ਕੀਤਾ। ਲੈ ਘਰ ਮਹਿ ਜਲ ਅੰਜੁਲ ਡਾਰੇ, ਆਪਣੇ ਹੱਥਾਂ ਵਿੱਚ ਬ੍ਰਹਮਾ ਨੇ ਪਾਣੀ ਦਾ ਬੁੱਕ ਜਿਹਾ ਲੈ ਕੇ ਮੇਰੇ ਪਿਓ ਦੇ ਉੱਪਰ ਛਿੜਕਿਆ। ਪ੍ਰਗਟਿਓ ਤਬ ਪ੍ਰਚੰਡ ਬਲ ਕਰਕੇ, ਭਾਈ ਬਾਲਾ ਜੀ ਫਿਰ ਮੇਰਾ ਜਿਹੜਾ ਪਿਓ ਆ ਬਲ ਜਿਹਾ ਕਰਕੇ ਕਹਿੰਦੇ ਪ੍ਰਗਟ ਹੋਇਆ ਖੜਾ ਹੋਇਆ। ਬਜਰ ਸਮਾਨ ਨਿਠੁਰ ਤਨ ਧਰਕੇ, ਕਹਿੰਦੇ ਸੱਤ ਧਾਤੂਆਂ ਦਾ ਬਜਰ ਸ਼ਸਤਰ ਬਣਿਆ, ਇਸ ਤਰ੍ਹਾਂ ਦਾ ਸਰੀਰ ਜਿਹਾ ਸਖਤ ਧਾਰਿਆ, ਬੱਜਰ ਵਰਗਾ ਸਭ ਧਾਤੂਆਂ ਦਾ ਵਰਗਾ ਸਰੀਰ ਸਖਤ ਹੈ। ਹੇਮ ਤਪਤ ਕੇ ਕਾਂਕ੍ਰਾਂਤ ਸਮਾਨ, ਮੇਰੇ ਪਿਓ ਦੀ ਤਪ ਦੇ ਕਰਕੇ ਕਹਿੰਦੇ ਜਿਵੇਂ ਗਰਮ ਸੋਨਾ ਕੀਤਾ ਹੁੰਦਾ, ਗਰਮ ਸੋਨਾ ਤਪਦਾ ਹੁੰਦਾ, ਇਸ ਤਰ੍ਹਾਂ ਸੇਕ ਜਾ ਮਾਰਦਾ ਹੁੰਦਾ, ਚਮਕਦਾ ਹੁੰਦਾ। ਮਨ ਹੋ ਦੂਸਰੋ ਭਯੋ ਕਿਰਸਾਨਾ, ਮਨ ਹੋ ਕਹਿੰਦੇ ਸੰਸਾਰ ਦੇ ਵਿੱਚ ਦੂਸਰਾ ਅਗਨੀ ਦੇਵ ਤੇ ਜੰਮ ਪਿਆ ਪੈਦਾ ਹੋ ਗਿਆ। ਅਗਰਜ ਦੇਖਿਓ ਬ੍ਰਹਮਾ ਠਾਂਡਾ, ਫਿਰ ਮੇਰੇ ਪਿਓ ਨੇ ਕਹਿੰਦੇ ਸਾਹਮਣੇ ਬ੍ਰਹਮਾ ਨੂੰ ਖੜੋਤਾ ਹੋਇਆ ਦੇਖਿਆ। ਹਿਰਦੇ ਅਤਿਸ਼ੈ ਆਨੰਦ ਬਾਡਾ, ਪਿਓ ਦੇ ਹਿਰਦੇ ਵਿੱਚ ਬੜਾ ਭਾਰੀ ਫਿਰ ਆਨੰਦ ਵਧਿਆ। ਬੰਧਨ ਕੀਨ ਹੱਥ ਦੁਆ ਜੋੜੀ, ਭਾਈ ਬਾਲਾ ਜੀ ਸਭ ਤੋਂ ਪਹਿਲਾਂ ਮੇਰੇ ਪਿਓ ਨੇ ਦੋਵੇਂ ਹੱਥ ਜੋੜ ਕੇ ਬ੍ਰਹਮਾ ਨੂੰ ਮੱਥਾ ਟੇਕਿਆ। ਉਸ ਤੋਂ ਤਲਾਗੋ ਕਰਨ ਬਹੋਰੀ, ਉਸ ਤੋਂ ਬਾਅਦ ਫਿਰ ਮੇਰਾ ਪਿਓ ਬ੍ਰਹਮੇ ਦੇਵਤੇ ਦੀ ਉਸਤੀ ਕਰਨ ਲੱਗ ਪਿਆ। ਨਮੋ ਨਮੋ ਤਵ ਜਾਨ ਮਰਾਲਾ, ਇਹ ਹੰਸ ਦੀ ਸਵਾਰੀ ਕਰਨ ਵਾਲੇ ਬ੍ਰਹਮਾ ਜੀ ਮੇਰੀ ਨਮਸਕਾਰ ਹੈ, ਮੇਰੀ ਨਮਸਕਾਰ ਤੁਹਾਨੂੰ। ਨਮੋ ਨਮੋ ਚਾਹ ਬਦਨ ਕਿਰਪਾਲਾ, ਇਹ ਚਾਰ ਮੂੰਹਾਂ ਵਾਲੇ ਬ੍ਰਹਮਾ ਦਿਆਲੂ ਕਿਰਪਾਲੂ ਨਮਸਕਾਰ ਹੈ, ਨਮਸਕਾਰ ਮੇਰੇ ਵੱਲੋਂ। ਤ੍ਰੈਗੁਣ ਕੇਰ ਅਲੰਬ ਗੁਸਾਏ, ਬ੍ਰਹਮਾ ਤੁਸੀਂ ਸੰਸਾਰ ਦੇ ਮਾਲਕ ਹੋ, ਤਿੰਨਾਂ ਗੁਣਾਂ ਦੇ ਆਸਰਾ ਹੋ। ਆਪਣਾ ਸ਼ਕਤ ਤੇ ਸ੍ਰਿਸ਼ਟ ਬਣਾਈ, ਬ੍ਰਹਮਾ ਜੀ ਆਪਣੀ ਤਾਕਤ ਨਾਲ ਤਾਰੀ ਤੁਸੀਂ ਸਾਰੀ ਸ੍ਰਿਸ਼ਟੀ ਦੁਨੀਆਂ ਬਣਾਈ ਹੈ। ਪ੍ਰਾਣ ਬੁੱਧ ਮਨ ਬਹੁਰ ਰਖੀਕੰ, ਇਹ ਸਰੀਰ ਦੇ ਵਿੱਚ ਜਿਹੜੇ ਦਸ ਤਰ੍ਹਾਂ ਦੇ ਪ੍ਰਾਣ ਹੈ, ਪੰਜ ਗਿਆਨ ਇੰਦਰੀਆਂ, ਪੰਜ ਕਿੰਦਰੀਆਂ, ਚਾਰ ਮਨ ਬੁੱਧ ਤੇ ਚਿਤ ਅਹੰਕਾਰ ਅੰਤਹਿ ਕਰਨ, ਸਭ ਕੇ ਪ੍ਰੇਰਕ ਹੋ ਬਿਧ ਨੀਕੰ, ਚੰਗੇ ਢੰਗ ਦੇ ਨਾਲ ਸਾਰਿਆਂ ਦੇ ਤੁਸੀਂ ਪ੍ਰੇਰਕ, ਇਹਨਾਂ ਨੂੰ ਚਲਾਉਣ ਵਾਲੇ ਹੋ ਸਤਾ ਸਫੁਰਤੀ ਦੇ ਕੇ। ਗੁਣ ਅਗਾਧ ਜਗ ਪਾਲਕ ਰੂਪਾ, ਤੁਹਾਡੇ ਵਿੱਚ ਗੁਣ ਜਿਹੜੇ ਹਾਸ ਤੋਂ ਰਹਿਤ, ਸੰਸਾਰ ਦੇ ਤੁਸੀਂ ਪਾਲਣਾ ਕਰਨ ਵਾਲੇ ਰੂਪ ਹੋ। ਬੇਦ ਰੂਪ ਤੁਮ ਧਰ ਹੋ ਅਨੂਪਾ, ਹੇ ਬ੍ਰਹਮਾ ਜੀ ਅਨੂਪਾ ਤੁਸੀਂ ਬੇਦਾਂ ਦਾ ਰੂਪ ਵੀ ਧਾਰਨ ਕਰ ਲੈਂਦੇ ਹੋ। ਹੋਤਾ ਹੋਇ ਕਰ ਯੱਗ ਕਰਨ ਤੇ, ਕਿਤੇ ਕਹਿੰਦੇ ਇਸ ਤਰ੍ਹਾਂ ਹੋਤੀ ਬਣ ਕੇ ਤੁਸੀਂ ਜੱਗ ਕਰਨ ਲੱਗ ਪੈਂਦੇ। ਨਿਰਵਿਕਾਰ ਸਰਬੱਗ ਅਨੰਤੇ, ਤਾਂ ਤੁਸੀਂ ਬ੍ਰਹਮਾ ਜੀ ਨਿਰਵਿਕਾਰ ਹੋ, ਸਰਬੱਗੋਂ ਤੇ ਅੰਤ ਤੋਂ ਰਹਿਤ ਹੋ। ਸ੍ਰੀ ਪ੍ਰਭ ਸਭ ਜਗ ਅੰਤਰ ਜਾਮੀ, ਤੁਸੀਂ ਪ੍ਰਭੂ ਹੋ, ਸਾਰੇ ਸੰਸਾਰ ਦੀਆਂ ਦਿਲਾਂ ਦੇ ਜਾਣਨ ਵਾਲੇ ਹੋ। ਤਵ ਪਦ ਕੰਜ ਨਮਾਮ ਨਮਾਮੀ, ਇਸੇ ਬ੍ਰਹਮਾ ਤੁਹਾਡੇ ਚਰਨਾਂ ਕਮਲਾਂ ਤੇ ਮੈਂ ਹਰਨਾਕਸ਼ ਜੀ ਨਮਸਕਾਰ ਹੈ, ਨਮਸਕਾਰ ਹੈ। ਬ੍ਰਹਮ ਰੂਪ ਸਭ ਘਟ ਕੇ ਵਾਸੀ, ਤੁਸੀਂ ਬ੍ਰਹਮ ਸਰੂਪ ਹੈ, ਸਾਰਿਆਂ ਦੇ ਹਿਰਦਿਆਂ ਵਿੱਚ ਵਸਣ ਵਾਲੇ ਹੋ। ਸਕਲ ਨਯੰਤਾ ਹਰ ਅਵਿਨਾਸ਼ੀ, ਸਾਰਿਆਂ ਦੇ ਤੁਸੀਂ ਪ੍ਰੇਰਕ ਹੋ, ਸਾਰਾ ਇਸੇ ਤਰ੍ਹਾਂ ਹਰੀ ਅਵਿਨਾਸ਼ੀ ਹੋ। ਤਵ ਐਸ਼ਵਰਜ ਕੋ ਪਾਏ ਨ ਅੰਤਾ, ਹੇ ਬ੍ਰਹਮਾ ਤੁਹਾਡੇ ਧਨ ਪਦਾਰਥ ਦਾ ਤੇਜ ਪ੍ਰਤਾਪ ਦਾ ਕੋਈ ਅੰਤ ਨਹੀਂ, ਹੱਦ ਬੰਨਾ ਨਹੀਂ ਪਾਇਆ ਜਾਂਦਾ। ਨਮਸਕਾਰ ਪੁਨ ਪੁਨ ਭਗਵੰਤ, ਐਸੇ ਭਗਵੰਤ ਰੂਪ ਬ੍ਰਹਮਾ ਤੁਹਾਨੂੰ ਬਾਰ ਬਾਰ ਪੁਨਾ ਪੁਨਾ ਨਮਸਕਾਰ ਹੈ। ਜੇ ਬਰ ਦੇਣ ਭਏ ਅਨੁਕੂਲਾ, ਐਸੇ ਬ੍ਰਹਮਾ ਜੇ ਮੈਨੂੰ ਕਹਿੰਦੇ ਬਰ ਦੇਣ ਦੇ ਅਨਸੂਲ ਹੋਏ, ਅਨਸਾਰੀ ਹੋਏ। ਹੋਇਓ ਜੋ ਜਾਚੋ ਦੀਜੈ ਜਗ ਮੂਲਾ ਇਹ ਸੰਸਾਰ ਦੇ ਮੂਲ ਮੁੱਢ ਰੂਪ ਕਾਰਨ ਨੂੰ ਫਿਰ ਜੋ ਮੈਂ ਮੰਗਦਾ ਉਹੀ ਵਰ ਦਿਓ ਮੈਨੂੰ ਜਹਿ ਲਗ ਤਵ ਰਚਨਾ ਹੈ ਸਾਰੀ ਪਹਿਲਾਂ ਤਾਂ ਇਹ ਵਰ ਦਿਓ ਜਿੱਥੋਂ ਤੱਕ ਬ੍ਰਹਮਾ ਤੁਹਾਡੀ ਰਚਨਾ ਹੈ ਜਿੱਥੋਂ ਤੱਕ ਤੁਹਾਡੀ ਸ੍ਰਿਸ਼ਟੀ ਰਚੀ ਹੋਈ ਕੇਠਾ ਮ੍ਰਿਤੂ ਨਾ ਹੋਏ ਹਮਾਰੀ ਜਿੱਥੇ ਮਰਜ਼ੀ ਸ੍ਰਿਸ਼ਟੀ ਵਿੱਚ ਮੈਂ ਚਲੇ ਜਾਵਾਂ ਜਿੱਥੇ ਤੱਕ ਤੁਹਾਡੀ ਦੁਨੀਆਂ ਉੱਥੇ ਤੱਕ ਮੇਰੀ ਕੋਈ ਮੌਤ ਨਾ ਮੈਂ ਨਾ ਮਰਾਂ ਅੰਤਰ ਵਹਿਰ ਦਿਨ ਸਪੁਨ ਰਾਤੀ ਮੈਂ ਭਾਵੇਂ ਘਰ ਦੇ ਅੰਦਰ ਹੋਵਾਂ ਭਾਵੇਂ ਘਰ ਤੋਂ ਬਾਹਰ ਹੋਵਾਂ ਫਿਰ ਮੈਂ ਨਾ ਮਰਾਂ ਦਿਨ ਦਾ ਸਮਾਂ ਹੋਵੇ ਭਾਵੇਂ ਪੁਨਾ ਰਾਤ ਹੋਵੇ ਫਿਰ ਨਾ ਮਰਾਂ ਅਨਕੋ ਭਾਂਤ ਕੀ ਸ਼ਾਸਤਰਾਂ ਨੇ ਜਾਤੀ ਫਿਰ ਬ੍ਰਹਮਾ ਜੀ ਦੇਖੋ ਅਨੇਕਾਂ ਸ਼ਾਸਤਰਾਂ ਅਨੇਕਾਂ ਕਿਸਮਾਂ ਦੇ ਸ਼ਸਤਰ ਹੈ ਉਹਨਾਂ ਕਰਕੇ ਮੇਰੀ ਮੌਤ ਨਾ ਹੋਵੇ ਕਿ ਸ਼ਸਤਰ ਨਾਲ ਮੈਂ ਮਰ ਨਾ ਸਕਾਂ ਛਿਤ ਆਕਾਸ਼ ਗਿਰ ਗਹਿਣ ਕਠੋਰ ਜਿਹੜਾ ਧਰਤੀ ਹੈ ਆਕਾਸ਼ ਹੈ ਪਹਾੜ ਹੈ ਪਹਾੜਾਂ ਦੀਆਂ ਗੁਫਾਵਾਂ ਹੈ ਹੋਰ ਜਿਹੜੀਆਂ ਸਖ਼ਤ ਜਗਾਵਾਂ ਹੈ ਯੱਖ ਸੁਰਾਸੁਰ ਪੰਨਗ ਘੋਰਾ ਜਿੱਥੇ ਕੋਈ ਜੱਖ ਬਖਦੇ ਹੈ ਦੇਵਤੇ ਦੈਂਤ ਬਖਦੇ ਹੈ ਸੱਪ ਰਹਿੰਦੇ ਭਿਆਨਕ ਇਨ ਤੇ ਕਾਬ ਨਾ ਹੋਏ ਮ੍ਰਿਤੂ ਮੇਰੀ ਜਿੱਥੇ ਮੈਂ ਮਰਜ਼ੀ ਚਲਾ ਜਾਵਾਂ ਇਨ੍ਹਾਂ ਕਰਕੇ ਮੇਰੀ ਮੌਤ ਨਾ ਹੋਏ ਮੈਨੂੰ ਮਾਰ ਨਾ ਸਕਣ ਦੁੰਦ ਯੁੱਧ ਕੋ ਕਰੈ ਨਹੇ ਹੇ ਬ੍ਰਹਮਾ ਮੈਨੂੰ ਦੇਖ ਕੇ ਦੋ ਸੂਰਮੇ ਕੋਈ ਜੰਗ ਨਾ ਕਰ ਸਕਣ ਮੈਨੂੰ ਦੇਖ ਕੇ ਭਜਣਾ ਪੈ ਜਾਣ ਜੋ ਸਭ ਆਏ ਸਮਨ ਹੈ ਤੁਮਾਰੀ ਹੇ ਬ੍ਰਹਮਾ ਜੀ ਜਿਸ ਤਰ੍ਹਾਂ ਸਾਰੇ ਦੁਨੀਆਂ ਦੇ ਲੋਕ ਤੁਹਾਡੀ ਆਗਿਆ ਮੰਨਦੇ ਕਿਉਂ ਹੈ ਮਮ ਆਇਸ ਅਨੁਸਾਰ ਕਹਿੰਦੇ ਮੇਰੇ ਵੀ ਕਹਿੰਦੇ ਹਰਨਾਕਸ਼ ਦੇ ਸਾਰੇ ਆਗਿਆ ਅਨੁਸਾਰ ਹੋਣ ਮੈਂ ਜਿਵੇਂ ਆਖਾਂ ਉਵੇਂ ਹੀ ਕਰਨ ਇੱਕ ਰਾਜ ਅਵਨੀ ਪੈ ਕਰ ਹੇ ਭਰ ਦਿਓ ਕੱਲਾ ਹੀ ਮੈਂ ਸਾਰੀ ਦੁਨੀਆਂ ਤੇ ਰਾਜ ਭਾਗ ਕਰਾਂ ਸਕਲ ਬੈਰੀਅਨ ਛਿਨ ਮਹਿ ਹਰ ਇੰਨੇ ਮੇਰੇ ਬੈਰੀ ਬੁਰੀ ਹੈ ਸਾਰਿਆਂ ਨੂੰ ਇੱਕ ਛਿਨ ਵਿੱਚ ਵੀ ਮੈਂ ਨਾਸ ਕਰਦੇ ਆ ਮਾਰਦੇ ਆ ਲੋਕ ਪਾਲ ਸਭ ਰਹਿ ਅਧੀਨਾ ਜਿੰਨੇ ਆ ਕਹਿੰਦੇ ਦਿਗ ਪਾਲ ਹੈ ਇਹ ਸਾਰੇ ਮੇਰੇ ਅਧੀਨ ਹੋ ਕੇ ਰਹਿਣ ਅਗਨੀ ਚਰਮ ਧਰਮ ਰਾਜ ਆਦਿ ਇਹ ਵਰ ਦੀਜੈ ਮੁਝ ਹੈ ਪ੍ਰਵੀਨਾ ਇਹ ਸਿਆਣੇ ਬ੍ਰਹਮਾ ਜੀ ਮੈਨੂੰ ਇਹ ਵਰ ਦੇ ਦਿਓ ਸਾਰੇ ਦੈਂਤ ਰਾਜ ਕੀ ਸੁਣ ਕਰ ਬਾਨੇ ਇਹ ਭਾਈ ਬਾਲਾ ਜੀ ਜਿਹੜਾ ਇਹ ਦੈਂਤਾਂ ਦਾ ਰਾਜਾ ਮੇਰਾ ਪਿਓ ਸੀ ਉਹਦੀ ਗੱਲਬਾਤ ਸੁਣ ਕੇ ਬੋਲਿਓ ਬ੍ਰਹਮਾ ਕਰ ਸਨਮਾਨੀ ਫਿਰ ਬ੍ਰਹਮਾ ਸਨਮਾਨ ਕਰਦਾ ਇਉਂ ਬੋਲੇ ਵਰ ਦੁਰਲੱਭ ਤੈ ਜਾਚਨ ਕੀਨ ਇਹ ਹਰਨਾਕਸ਼ ਤੈਨੇ ਜਿਹੜੇ ਵਰ ਹੈ ਬੜੇ ਕਠਿਨ ਜਿਹੜੇ ਨਾ ਲੱਭਣ ਉਹ ਮੰਗਣਾ ਕੀਤੇ ਤਦਪ ਦਿਓ ਮੈਂ ਤਪ ਵੱਢ ਚੀਨ ਕਹਿੰਦੇ ਮਹਾਨ ਤੇਰਾ ਤਪ ਜਾਣ ਕੇ ਸਾਰੇ ਮੈਂ ਵਰ ਤੈਨੂੰ ਦੇ ਦਿੰਦਾ ਏਵ ਮਸਤਕ ਹੈ ਬ੍ਰਹਮਾ ਕਵਨ ਇਹ ਭਾਈ ਬਾਲਾ ਜੀ ਇਸ ਤਰ੍ਹਾਂ ਮੇਰੇ ਪਿਓ ਨੂੰ ਕਹਿ ਕੇ ਵੀ ਇਵੇਂ ਹੀ ਹੋਏਗਾ ਤੂੰ ਨਾ ਦਿਨੇ ਮਨੇ ਨਾ ਰਾਤ ਨੂੰ ਤੂੰ ਕਿਤੇ ਨੀ ਮਰੇਗਾ ਫਿਰ ਚਲਿਆ ਗਿਆ ਪ੍ਰਾਪਤ ਭਇਓ ਆਪਣੇ ਭਵਨ ਜਿਹੜਾ ਬ੍ਰਹਮ ਹੈ ਆਪਣੇ ਲੋਕ ਵਿੱਚ ਬ੍ਰਹਮ ਲੋਕ ਵਿੱਚ ਚਲਿਆ ਗਿਆ ਹਰਨਾਕਸ਼ ਜਬ ਅਸ ਬਾਰ ਪਾਵਾ ਮੇਰੇ ਪਿਓ ਹਰਨਾਕਸ਼ ਨੇ ਜਦੋਂ ਬ੍ਰਹਮਾ ਪਾਸੋਂ ਇਸ ਤਰ੍ਹਾਂ ਦੇ ਬਰ ਪਾਏ ਭਰਿਓ ਹਰਖ ਹਿਰਦੇ ਗਰ ਬਾਵਾ ਕਹਿੰਦੇ ਖੁਸ਼ੀ ਨਾਲ ਭਰ ਗਿਆ ਤੇ ਬਹੁਤ ਹੰਕਾਰ ਵਿੱਚ ਹੀ ਆ ਗਿਆ ਸਿਮਰ ਭਰਾਤ ਵੱਧ ਕਰ ਉਰ ਕ੍ਰੋਧਾ ਜਿਹੜਾ ਆਪਣਾ ਭਰਾ ਸੀ ਉਹਨੂੰ ਯਾਦ ਕੀਤਾ ਹਿਰਨਕਸ਼ ਨੂੰ ਤੇਰੇ ਦੇ ਵਿੱਚ ਮੇਰੇ ਪਿਓ ਦੇ ਫਿਰ ਕ੍ਰੋਧ ਵਧਿਆ ਸ੍ਰੀ ਕ੍ਰਿਸ਼ਨ ਸੰਗ ਕੀਨ ਬਰੋਧਾ ਮੇਰੇ ਪਿਓ ਨੂੰ ਮੇਰੇ ਭਰਾ ਨੂੰ ਵਿਸ਼ਨੂੰ ਭਗਵਾਨ ਨੇ ਸੂਰ ਅਵਤਾਰ ਧਾਰ ਕੇ ਮਾਰਿਆ ਪਹਿਲਾਂ ਕਹਿੰਦੇ ਵਿਸ਼ਨੂੰ ਨੂੰ ਮਾਰਨਾ ਤੂਰਨ ਤੀਨ ਲੋਕ ਕੋ ਜੀਤਾ ਹੇ ਭਾਈ ਬਾਲਾ ਜੀ ਮੇਰੇ ਪਿਓ ਨੇ ਬੜੀ ਛੇਤੀ ਤਿੰਨਾਂ ਲੋਕਾਂ ਨੂੰ ਫਤਿਹ ਕਰ ਲਿਆ ਪੰਨਕ ਨਰ ਸੁਰ ਭੈ ਭੈ ਭੈ ਪੀਤਾ ਮੇਰੇ ਸੱਪ ਸੀ ਜੈਨ ਸੀ ਪੰਨਕ ਪੰਨਗ ਨਰ ਸੁਰ ਭੈ ਭੇ ਪੀਤਾ ਜਿੰਨੇ ਸੱਪ ਸੀ ਦੇਵਤੇ ਸੀ ਜਗ ਸੀ ਸਾਰੇ ਭੈ ਕਰਕੇ ਡਰ ਗਏ ਸੁਰਗ ਵਿਖੇ ਕੀਨੋ ਨਿਜ ਬਾਸਾ ਫਿਰ ਮੇਰੇ ਪਿਓ ਨੇ ਜਾ ਕੇ ਦੇਵ ਲੋਕ ਵਿੱਚ ਨਿਵਾਸ ਕਰ ਲਿਆ। ਅਨਕ ਭਾਂਤ ਕੇ ਕਰਤ ਬਿਲਾਸਾ, ਅਨੇਕਾਂ ਤਰ੍ਹਾਂ ਦੇ ਲੱਗ ਗਿਆ ਮੋਜ ਮੇਲੇ ਚੋਜ ਕਰਨ। ਸ਼ੀਰ ਫੇਨ ਸਮ ਸਹਿਜਾ ਤਿਹਵਾ, ਦੇਵ ਲੋਕ ਵਿੱਚ ਜਿਵੇਂ ਦੁੱਧ ਦੀ ਝੱਗ ਹੁੰਦੀ ਇਹੋ ਜਿਹੀਆਂ ਚਿੱਟੀਆਂ ਸੇਜਾਂ ਵਿਛੀਆਂ ਹੋਈਆਂ। ਪਦਮ ਰਾਗ ਕੇ ਆਸਨ ਜਹਿਵਾ, ਜਿੱਥੇ ਕਹਿੰਦੇ ਲਾਲ ਮਣੀਆਂ ਦੇ ਆਸਨ ਬਣੇ। ਮਰਕਤ ਮਨ ਭੂਰ ਚਿੱਤਰ ਸੁਹਾਈ, ਹਰੇ ਰੰਗ ਦੀਆਂ ਜਿਹੜੀਆਂ ਮਣੀਆਂ ਬੜੀਆਂ ਕਹਿੰਦੇ ਉੱਥੇ ਤੇ ਹੋਰ ਚਿੱਤਰਕਾਰੀ ਕੀਤੀ ਸੋਭਨੀਕ। ਅਟਾ ਫਟਕ ਕੀ ਲਲਤ ਬਣਾਈ, ਜਿਹੜੀਆਂ ਵੱਡੀਆਂ ਵੱਡੀਆਂ ਅਟਾਰੀਆਂ ਸਾਰੀਆਂ ਸੁੰਦਰ ਕਹਿੰਦੇ ਫੜਕੀ ਕੱਚ ਦੀਆਂ ਬਣਾਈਆਂ। ਬਿਬਦ ਬਚਿੱਤਰ ਤਨੇ ਬਿਤਾਨਾ, ਨਾ ਕਹਿੰਦੇ ਅਟਾਰੀਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਸ਼ਹਿਰ ਜੀ ਕਹਿੰਦੇ ਚੰਦੋਏ ਤਣੇ ਹੋਏ। ਮੁਕਤਨ ਕੀ ਝਾਲਰ ਬਿਦ ਨਾਨਾ, ਮੋਤੀਆਂ ਦੀਆਂ ਝਾਲਰਾਂ ਤਰ੍ਹਾਂ ਤਰ੍ਹਾਂ ਦੀਆਂ ਉੱਥੇ। ਵਿਦਰੁਮ ਮਨ ਮਨ ਜੱਟ ਬਨੀ ਸੁਪਾਨਾ, ਮੂੰਗੇ ਤੇ ਇਸੇ ਤਰ੍ਹਾਂ ਕਹਿੰਦੇ ਮਣੀਆਂ ਜੜਤ ਕੀਤੀਆਂ ਉੱਥੇ ਉਟਾਰੀਆਂ ਦੀਆਂ ਪੌੜੀਆਂ ਬਣੀਆਂ। ਥੰਬਨ ਸ਼ਬਨ ਜਾਤ ਬਖਾਨਾ, ਅਟਾਰੀਆਂ ਦੀਆਂ ਜਿਹੜੀਆਂ ਥੰਬ ਹਨ ਉਹ ਕਹਿੰਦੇ ਉਹਨਾਂ ਦੀ ਛਵੀ ਮੈਥੋਂ ਕਹੀ ਨਹੀਂ ਜਾ ਸਕਦੀ। ਚੰਦ ਬਦਨ ਤੇ ਜੇ ਦੇਵ ਬਧੂਟੀ, ਉਹਨਾਂ ਅਟਾਰੀਆਂ ਮੰਦਰਾਂ ਵਿੱਚ ਦੇਵਤਿਆਂ ਦੀਆਂ ਬੋਟੀਆਂ ਰਹਿ ਰਹੀਆਂ, ਚੰਦਰਮਾ ਵਰਗੇ ਜਿਨ੍ਹਾਂ ਦੇ ਮੁੱਖ ਸਨ। ਜਿਨ ਸਭ ਜਗ ਕੀ ਉਪਮਾ ਲੂਟੀ, ਉਹਨਾਂ ਨੇ ਸਾਰੇ ਸੰਸਾਰ ਦੀ ਉਪਮਾ ਨੂੰ ਲੁੱਟ ਲਿਆ ਹੋਇਆ। ਇਸ ਪ੍ਰਕਾਰ ਸੁਖ ਸੁਰਗ ਅਪਾਰਾ, ਇਹ ਭਾਈ ਬਾਲਾ ਜੀ ਇਸ ਤਰ੍ਹਾਂ ਦਾ ਜਿਹੜਾ ਸਵਰਗ ਦਾ ਸੁਖ ਬੇਅੰਤ ਹੈ। ਭੋਗਤ ਭਾਰ ਹੈ ਤਾਂ ਹੇ ਮਜਾਰਾ, ਪਿਓ ਹਰਨਾਸ਼ ਉੱਥੇ ਰਹਿ ਕੇ ਭੋਗਦਾ ਰਿਹਾ। ਜੀਤ ਲੋਕ ਪਤ ਸਗਰੇ ਜਬ ਹੀ, ਜਿੰਨੇ ਲੋਕ ਪਤ ਸਨ ਦਿਗਪਾਲ ਸੀ ਸਾਰਿਆਂ ਨੂੰ ਜਦੋਂ ਉਹਨੇ ਜਿੱਤ ਲਿਆ। ਵੈਸੇ ਉਹ ਸਿੰਘਾਸਨ ਪਰ ਤਬ ਹੀ, ਫਿਰ ਅਖੀਰ ਤੇ ਕਹਿੰਦੇ ਆਪ ਸਿੰਘਾਸਨ ਤੇ ਬੈਠ ਗਿਆ। ਲੋਕ ਪਾਲ ਕੇ ਸਕਲ ਉਪਾਇਨ, ਜਿੰਨੇ ਲੋਕ ਪਾਲ ਸੀ ਨਾ ਸਾਰੇ ਕਹਿੰਦੇ ਭੇਟਾਵਾਂ ਲੈ ਲੈ ਕੇ। ਤਤ ਛਿਨ ਪੂਜਤ ਭੇਤ ਇਹ ਪਾਇਨ, ਸਾਰੇ ਆ ਕੇ ਮੇਰੇ ਪਿਓ ਹਰਨਾਸ਼ ਦੀ ਪੂਜਾ ਕਰਨ ਲੱਗ ਪਏ। ਪਨ ਪੈ ਚਰਨੀ ਪੈ ਕੇ ਬ੍ਰਹਮਾ ਵਿਸ਼ਨ ਬਹੀਨ ਗਿਰੀਸ਼ਾ, ਇੱਕ ਬ੍ਰਹਮਾ ਇੱਕ ਵਿਸ਼ਨੂੰ ਇੱਕ ਸ਼ਿਵਜੀ ਇਹ ਤਿੰਨਾਂ ਤੋਂ ਬਗੈਰ। ਔਰ ਲੋਕ ਪਤ ਨਾਵਹਿ ਸੀਸਾ, ਔਰ ਜਿੰਨੇ ਲੋਕਾਂ ਦੇ ਪਾਲਕ ਹੈ ਮਾਲਕ ਹੈ ਸਭ ਮੇਰੇ ਪਿਓ ਦੇ ਸਿਰ ਤੇ ਚਰਨਾਂ ਤੇ ਸਿਸ ਨਵਾਉਂਦੇ ਸੀ। ਉਗਰ ਰਾਜ ਕੀ ਫਿਰਤ ਦਿਦੇਸ਼ੂ, ਬੜੇ ਕਠਿਨ ਰਾਜ ਭਾਗ ਦੀ ਆਗਿਆ ਫਿਰ ਰਹੀ ਸੀ ਹਰ ਪਾਸੇ। ਕੰਪਤ ਸ਼ਕਰ ਦਿਨੇਸ਼ ਨਿਵੇਸ਼ ਨਿਸ਼ੇਸ਼, ਪਿਓ ਨੂੰ ਦੇਖ ਕੇ ਸ਼ੁਕਰ ਵੀ ਦੈਂਤਾਂ ਦਾ ਗੁਰੂ ਕਹਿੰਦੇ ਕੰਬਦਾ, ਸੂਰਜ ਵੀ ਚੰਦਰਮਾ ਵੀ ਕੰਬਦੇ। ਇੱਕ ਵਾਰ ਜੋ ਬੋਵਹਿ ਖੇਤੀ, ਇੱਕ ਵਾਰੀ ਜਿਹੜੀ ਕਹਿੰਦੇ ਖੇਤੀ ਕੋਈ ਜੋ ਬੀਜ ਦਿੰਦੇ ਸੀ। ਲੁਣ ਹੈ ਅਨਕ ਵਿਰ ਹੈ ਪੁੰਨ ਤੇਤੀ, ਅਨੇਕਾਂ ਵਾਰੀ ਉਹਨੂੰ ਵੱਢ ਲੈਂਦੇ ਫੇਰ ਵੀ ਉਹ ਖੇਤੀ ਹੋਈ ਜਾਂਦੀ ਸੀ। ਉਗਰ ਦੰਡ ਧਰ ਸਭ ਕੇ ਸੀਸਾ, ਇਹਨੇ ਦੇਵੀ ਦੇਵਤੇ ਸਾਰਿਆਂ ਦੇ ਉੱਪਰ ਕਹਿੰਦੇ ਬੜਾ ਸਖਤ ਡੰਡਾ ਜਾ ਧਾਰਿਆ, ਸਖਤ ਆਗਿਆ ਕੀਤੀ। ਸੁਰ ਵਿਆਕੁਲ ਸਹਿਤ ਸੁਰੀਸ਼ਾ, ਇਸ ਤਰ੍ਹਾਂ ਇੰਦਰ ਦੇ ਸਮੇਤ ਸਾਰੇ ਦੇਵਤੇ ਵਿਆਕਲ ਹੋ ਗਏ, ਘਬਰਾ ਗਏ। ਸਭ ਮਿਲ ਗਏ ਸ਼ਰਨ ਕਰਤਾਰ, ਸਾਰੇ ਮਿਲ ਕੇ ਕਰਤਾਰ ਦੀ ਭਗਵਾਨ ਵਿਸ਼ਨੂੰ ਦੀ ਸ਼ਰਨ ਚਲੇ ਗਏ। ਬਹੁ ਪ੍ਰਕਾਰ ਕੋ ਸੁਜਸ ਉਚਾਰਾ, ਬਹੁਤ ਤਰ੍ਹਾਂ ਦਾ ਸ੍ਰੇਸ਼ਟ ਜਸ ਕਰਿਆ ਭਗਵਾਨ ਦਾ। ਪਾਰ ਬ੍ਰਹਮ ਗੁਣ ਨਿਦ ਭਗਵੰਤਾ, ਪਾਰ ਬ੍ਰਹਮ ਜੀ ਹੇ ਖੁਣਾ ਦੇ ਖੁਜਾਨਾ, ਹੇ ਖਟ ਭਗਾ ਸੁਮਨ ਭਗਵੰਤ, ਸ੍ਰੀ ਪਰਮੇਸ਼ਰ ਕਮਲਾ ਕੰਤਾ, ਹੇ ਸ੍ਰੀ ਸੋਭਾ ਵਾਲੇ ਪਰਮੇਸ਼ਰ ਲਕਸ਼ਮੀ ਦੇ ਮਾਲਕ, ਦੀਨ ਦਿਆਲ ਗੋਬਿੰਦ ਅਨੰਤਾ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਗੋਵਿੰਦਰੀਆਂ ਦੇ ਪ੍ਰਕਾਸ਼ ਅਨੰਤ, ਸੁਣਤ ਸਰਵਨ ਮੈਂ ਬੇਨਤੀ ਸੰਤਾ, ਸੰਤਾਂ ਦੀਆਂ ਬੇਨਤੀਆਂ ਨੂੰ ਕੰਨਾਂ ਵਿੱਚ ਸੁਣਨ ਵਾਲੇ, ਆਰਿਤ ਹਰਨ ਭਗਤ ਨਿਜ ਪਾਲਕ, ਦੁਖੀਆਂ ਨੂੰ ਜਿਹੜੇ ਦੁੱਖ ਦੇਣ ਵਾਲੇ ਹੈ ਉਹਨਾਂ ਨੂੰ ਨਾਸ਼ ਕਰਨ ਵਾਲੇ, ਦੁਖੀਆਂ ਦੇ ਦੁੱਖ ਨਾਸ਼ ਕਰਨ ਵਾਲੇ ਭਗਤਾਂ ਨੂੰ ਪਾਲਣ ਵਾਲੇ ਆਪਣਿਆਂ ਨੂੰ ਦੁਖਦਾਈ ਦੁਸ਼ਟਨ ਕੋ ਘਾਲਿਕ ਦੁੱਖ ਦੇਣ ਵਾਲੇ ਦੁਸ਼ਟਨਾਂ ਦੇ ਨਾਸ਼ ਕਰਨ ਵਾਲੇ ਸਤਚਿਤ ਆਨੰਦ ਰੂਪ ਮੁਕੰਦਾ ਹੇ ਮੁਕਤੀ ਦਾਤੇ ਹੇ ਸਤਚਿਤ ਆਨੰਦ ਰੂਪ ਨਮੋ ਨਮੋ ਤਾਪ ਪਗ ਸੁਖ ਕੰਦਾ ਹੇ ਸੁਖਾਂ ਦੇ ਬੱਦਲ ਰੂਪ ਤੁਹਾਡੇ ਚਰਨਾਂ ਨੂੰ ਸਾਡੇ ਦੇਵਤਿਆਂ ਦੀ ਨਮਸਕਾਰ ਨਮਸਕਾਰ ਹਰ ਹੋ ਪੀਰ ਹਮਰੀ ਜਗ ਸਾਈ ਸੰਸਾਰ ਦੇ ਮਾਲ ਭਗਵਾਨ ਸਾਡੀ ਪੀੜਾ ਨੂਰ ਕਰੋ ਨਾਸ ਕਰੋ ਹਨ ਹੋ ਦੈਤ ਸਭ ਹਿੰਨ ਦੁਖ ਦਾਈ ਰਾਏ ਹਰਨਾਕਸ਼ ਦੈਨ ਸਾਰਿਆਂ ਨੂੰ ਦੁੱਖ ਦੇਣ ਵਾਲਾ ਹੋ ਰਿਹਾ ਇਹਨੂੰ ਮਾਰੋ ਜੀ ਇਸ ਬਿਦ ਕੀ ਜਬ ਬਿਨਤੀ ਠਾਨੇ ਭਾਈ ਬਾਲਾ ਇਸ ਤਰ੍ਹਾਂ ਜਦੋਂ ਦੇਵਤਿਆਂ ਨੇ ਭਗਵਾਨ ਦੀ ਉਸਤੀ ਕੀਤੀ ਬੇਨਤੀ ਕੀਤੀ ਭਈ ਗਗਨ ਤੇ ਅਮਰਨ ਬਾਨੀ ਕਹਿੰਦੇ ਦੇਵਤਿਆਂ ਨੂੰ ਫਿਰ ਆਕਾਸ਼ ਵੱਲੋਂ ਇਉਂ ਆਕਾਸ਼ ਬਾਣੀ ਹੋਈ ਜਿਨ ਭੈ ਧਰ ਹੋ ਚਿੰਤ ਕਰ ਹਾਨੀ ਦੇਵਤਿਓ ਮਤਾ ਕਹਿੰਦੇ ਕੋਈ ਭੈ ਧਾਰੋ ਚਿੰਤਾ ਨਾਸ਼ ਕਰ ਦਿਓ ਦੈਤ ਦੁਸ਼ਟਤਾ ਮੈਂ ਸਭ ਜਾਣ ਜਿਹੜਾ ਹਰਨਾਕਸ਼ ਦੁਸ਼ਟ ਉਹਦੀ ਦੁਸ਼ਟਾਈ ਮੈਂ ਸਭ ਜਾਣ ਲਈ ਸਮਝ ਲਈ ਸੁਤ ਇਸ ਕੋ ਹੋਇਆ ਹੈ ਸ਼ੁਭ ਸਾਧੂ ਇਹ ਦੇਵਤਿਓ ਇਹਦਾ ਜਿਹੜਾ ਪੁੱਤਰ ਹੈ ਬੜੇ ਚੰਗੇ ਸਾਧੂ ਸੁਭਾਅ ਵਾਲਾ ਹੋਵੇਗਾ ਕਰ ਵਿਰੋਧ ਤੇ ਬਿਨ ਅਪਰਾਧੂ ਬਿਨਾਂ ਕਿਸੇ ਗੁਨਾਹ ਤੋਂ ਆਪਣੇ ਪੁੱਤਰ ਨਾਲੇ ਵਿਰੋਧ ਕਰੇਗਾ ਬੈਰ ਕਰੇਗਾ ਤਬ ਮੈਂ ਪ੍ਰਗਟ ਹੋਏ ਜਗ ਮਾਹੀ ਉਹ ਜਿਹੜਾ ਇਹਦਾ ਪੁੱਤਰ ਹੈ ਉਹਦੀ ਰਕਸ਼ਾ ਕਰਨ ਵਾਸਤੇ ਮੈਂ ਸੰਸਾਰ ਦੇ ਵਿੱਚ ਫਿਰ ਪ੍ਰਗਟ ਹੋਵਾਂਗਾ ਤੂਰਨ ਹਨੋ ਨ ਛਾਡੋ ਤਾਹੀ ਬੜੀ ਛੇਤੀ ਹਰਨਾਕਸ਼ ਦੈਤ ਨੂੰ ਮਾਰ ਦਿਆਂਗਾ ਬਿਲਕੁਲ ਨਹੀਂ ਛੱਡਾਂਗਾ ਸੁਣ ਕਰ ਅਮਰ ਗਗਨ ਕੀ ਬਾਣੀ ਇਸ ਤਰ੍ਹਾਂ ਦੇਵਤਿਆਂ ਨੇ ਆਕਾਸ਼ ਬਾਣੀ ਸੁਣ ਕੇ ਸਿਰ ਨਿਵਾਏ ਕਰ ਬੰਧਨ ਠਾਨੀ ਸਿਰ ਨਿਵਾ ਕੇ ਚੁਕਾ ਕੇ ਨਮਸਕਾਰ ਕੀਤੀ ਦੋਹਰਾ ਨਿਜ ਨਿਜ ਗਏ ਸਥਾਨ ਤਬ ਇਸ ਤਰ੍ਹਾਂ ਤਦੋਂ ਆਪੋ ਆਪਣੇ ਸਥਾਨ ਤੇ ਦੇਵਤੇ ਚਲੇ ਗਏ ਧਰ ਨਿਸਚੈ ਮਨ ਮਾਇ ਸਾਰਿਆਂ ਨੇ ਮਨ ਦੇ ਚ ਭਰੋਸਾ ਧਾਰ ਲਿਆ ਜਾਣਿਓ ਹਨ ਹੈ ਦੈਤ ਅਬ ਸਮਝ ਲਿਆ ਵੀ ਹੁਣ ਜਿਹੜਾ ਹਰਨਾਕਸ਼ ਦੈਤ ਹੈ ਮਰ ਜਾਵੇਗਾ ਕਸ਼ਟ ਨਸ਼ਟ ਹੋਇਆ ਜਾ ਜਿਹਦੇ ਮਰਨ ਦੇ ਨਾਲ ਸਾਡੇ ਜਿੰਨੇ ਦੁੱਖ ਹੈ ਸਾਰੇ ਨਸ਼ਟ ਹੋ ਜਾਣਗੇ ਇਸ ਤਰ੍ਹਾਂ ਇਹ ਪ੍ਰਹਿਲਾਦ ਭਗਤ ਨੇ ਜੋ ਇਹ ਪੁਰਾਣਾ ਵਿੱਚ ਵੀ ਸਾਖੀ ਲਿਖੀ ਖੋਲ ਖੋਲ ਉਹ ਭਾਈ ਬਾਲਾ ਜੀ ਦੇ ਕਹਿਣ ਕਰਕੇ ਸੁਣਾਈ ਉਸੇ ਦਾ ਅਰਥਾ ਕਵੀ ਸੰਤੋਖ ਸਿੰਘ ਜੀ ਇਹ ਵੀ ਪੁਰਾਣ ਪੜ੍ਹੇ ਸੀ ਇਸਨੇ ਇਹਨਾਂ ਨੇ ਛੰਦਾਬੰਦੀ ਵਿੱਚ ਕਾਵਿ ਦੇ ਨਿਯਮਾਂ ਵਿੱਚ ਕਰ ਦਿੱਤਾ ਹੈ ਉਹ ਜਿਵੇਂ ਵੀ ਪ੍ਰਸੰਗ ਹੈ ਆਪਾਂ ਸਰਵਣ ਕੀਤਾ ਹੈ ਬਾਕੀ ਰਹਿੰਦਾ ਜਿਹੜਾ ਪ੍ਰਸੰਗ ਹੈ ਉਹ ਕੱਲ੍ਹ ਦੇ ਦੀਵਾਨ ਵਿੱਚ ਆ ਜਾਏਗਾ ਇਸੇ ਤਰ੍ਹਾਂ ਰਲ ਮਿਲ ਕੇ ਆਪਾਂ ਫਿਰ ਸੰਗਤ ਰੂਪ ਵੀ ਜੁੜ ਕੇ ਕੱਲ੍ਹ ਦੀ ਵੀ ਦੀਵਾਨ ਵੀ ਸੁਣਾਂਗੇ ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ ਨਿਜ ਨਿਜ ਗਏ ਸਥਾਨ ਤਬ ਧਰ ਨਿਸਚੈ ਮਨ ਮਾਹ ਜਾਣਿਓ ਹਨ ਹੈ ਦੈਤ ਅਬ ਕਸ਼ਟ ਨਸ਼ਟ ਹੋਇ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਆਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ